ਅਮਰਦਾਸ ਪਤਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਦੋਹਰਾ ਬਾਬਰ ਬਾਤੈ ਤਿਆਗ ਕੈ ਕਾਲੂ ਬਾਹਰ ਅਲਾਏ ਕਹਿਆ ਮਾਨ ਘਰ ਕੋ ਚੱਲੋ ਫਿਰ ਆਏ ਬਹੁਥਾਏ ਬਾਬਰ ਬਾਤੈ ਤਿਆਗ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਮਹਾਨੀ ਸੁੰਦਰ ਦੀਵਾਨ ਸਜ ਰਹੇ ਹੈ ਗ੍ਰੰਥੀ ਸਾਹਿਬਾਨ ਰਾਹੀਂ ਪ੍ਰਕਾਸ਼ ਸੇਵਾ ਹੋਈ ਹੈ ਉਪਰੰਤ ਕੋਈ ਸਮਾਂ ਗੁਰਬਾਣੀ ਦਾ ਪਾਠ ਜਾਪ ਅਤੇ ਗੁਰਬਾਣੀ ਦੇ ਕੀਰਤਨ ਹੋ ਰਿਹਾ ਸੀ। ਆਪ ਸਤਿਗੁਰੂ ਸਾਹਿਬ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੀਆਂ ਹੋਈਆਂ ਸੰਗਤ ਰੂਪ ਜੁੜ ਕੇ ਗੁਰਬਾਣੀ ਦਾ ਕੀਰਤਨ ਸੁਣ ਕੇ ਮਹਾਨ ਲਾਹਾ ਹਾਸਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪੜ੍ਹ ਸੁਣ ਰਹੇ ਹਾਂ ਜੋ ਲੜੀਵਾਰ ਰੂਪ ਵਿੱਚ ਮੁੜ ਤੋਂ ਪ੍ਰਾਰੰਭ ਹੋਇਆ ਹੋਇਆ ਹੈ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਭੈਣ ਦੇ ਯਾਦ ਕਰਨ ਤੋਂ ਸਿੱਧੇ ਲਾਹੌਰ ਤੋਂ ਸੁਲਤਾਨਪੁਰ ਸਾਹਿਬ ਪਹੁੰਚ ਗਏ ਸੀ, ਦਰਸ਼ਨ ਦੇ ਕੇ ਪਵਿੱਤਰ ਬਚਨ ਸੁਣਾ ਕੇ ਫਿਰ ਆਪ ਜੀ ਮਾਤਾ ਪਿਤਾ ਜ਼ਿਆਦਾ ਯਾਦ ਕਰ ਰਹੇ ਸੀ। ਉਹਨਾਂ ਦੀ ਚਾਹਨਾ ਪੂਰੀ ਕਰਨ ਲਈ ਰਾਏ ਪੋਏ ਦੀ ਤਲਵੰਡੀ ਤੋਂ ਬਾਹਰ ਬਾਹਰ ਜਿੱਥੇ ਭਾਈ ਬਾਲਾ ਜੀ ਦੇ ਪਿਤਾ ਤੇਜ ਪਾਨ ਜੀ ਦਾ ਖੂਹ ਹੈ ਦੋ ਕੋਹ 'ਤੇ, ਉੱਥੇ ਆ ਉਤਰੇ। ਮਰਦਾਨਾ ਜੀ ਨੇ ਘਰੇ ਜਾਣ ਦੀ ਇੱਛਾ ਜ਼ਾਹਰ ਕੀਤੀ। ਮਹਾਰਾ ਨੇ ਆਗਿਆ ਦੇ ਦਿੱਤੀ। ਫਿਰ ਕਹਿਣ ਲੱਗਿਆ, ਮਹਾਰਾ 12 ਸਾਲ ਤੋਂ ਬਾਅਦ ਹੁਣ ਘਰੇ ਪਰਤ ਰਹੇ ਹਾਂ, ਖਾਲੀ ਹਾਥੀ ਕਿਵੇਂ ਜਾਵਾਂ? ਗੁਰੂ ਮਹਾਰਾਜ ਕਹਿੰਦੇ ਵੀ ਅੰਗੂਠੀ ਭਰ ਕੇ ਪੱਲੇ ਬੰਨ ਲੈ, ਜੋ ਚਾਹੇਗਾ ਉਹੀ ਬਣ ਜਾਏਗਾ। ਰੋੜਾਂ ਦੀ ਮੁੱਠੀ ਜੀ ਨੇ ਪੱਲੇ ਬੰਨ ਲਈ ਹੈ, ਘਰੇ ਜਾ ਕੇ ਜਦੋਂ ਖੋਲ੍ਹੀ ਹੈ ਸਾਰੀ ਸੋਨਾ ਬਣ ਗਈ ਹੈ। ਵੇਖ ਕੇ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ। ਆਂਢ ਗੁਆਂਢ ਦੇ ਮਿਲਣ ਵਾਸਤੇ ਆਏ ਹੈ, ਇਹਦਾ ਸੁਭਾਅ ਬੜਾ ਸੋਹਣਾ ਸਵੇਤਰ ਬਣ ਗਿਆ, ਜਿਸ ਕਰਕੇ ਇੱਕ ਦੂਸਰੇ ਨੂੰ ਕਹਿੰਦੇ ਵੀ ਇਹ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿ ਕੇ ਵੇਖੋ ਕਿੰਨਾ ਤਬਦੀਲ ਹੋ ਗਿਆ, ਕਿੰਨਾ ਇਹਦਾ ਸੁਭਾਅ ਵਧੀਆ ਬਣ ਗਿਆ ਹੈ, ਮਨ ਕਿੰਨਾ ਸਾਫ਼ ਸੁਥਰਾ ਹੈ, ਕਿੰਨੀ ਨਿਮਰਤਾ ਭਾਵ ਭਗਤੀ ਦੇ ਅੰਦਰ ਆ ਗਈ ਹੈ। ਇਸ ਤਰ੍ਹਾਂ ਇਹਦਾ ਜਸ ਕਰ ਰਹੇ ਹੈ, ਇਹ ਸਭ ਦਾ ਆਦਰ ਸਤਿਕਾਰ ਕਰ ਰਿਹਾ ਹੈ, ਜੀਆਂ ਕਹਿ ਰਿਹਾ ਹੈ। ਜਿਵੇਂ ਮਹਾਰਾਜ ਦੇ ਬਚਨ ਸੀ ਵੀ ਬਹੁਤਾ ਨਹੀਂ ਮੋਹ ਵਿੱਚ ਫਸ ਜਾਣਾ, ਉਹ ਸੰਸਾਰ ਫਿਰ ਮਿਲ ਜੁਲ ਕੇ। ਹਾਂ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਵੱਲ ਨੂੰ ਆਇਆ ਹੈ, ਜਦੋਂ ਮਾਤਾ ਨੇ ਦੇਖਿਆ ਬਹੁਤ ਹੀ ਪ੍ਰੇਮ ਪਿਆਰ ਨਾਲ ਜੱਫੀ ਵਿੱਚ ਲੈ ਕੇ ਮਿਲੇ ਜੁੜੇ ਵਿਰਾਗ ਕਰਨ ਲੱਗ ਪਏ, ਪੁੱਛ ਪੜਤਾਲ ਕਰਨ ਲੱਗੇ ਮੇਰੇ ਸਾਹਿਬਜ਼ਾਦੇ ਕਿੱਥੇ ਹਨ। ਸੋ ਮਰਦਾਨੇ ਨੂੰ ਮਹਾਰਾਜ ਨੇ ਰੋਕਿਆ ਸੀ, ਜਿਸ ਕਰਕੇ ਕੋਈ ਬਹੁਤਾ ਲੜਜਾ ਨਹੀਂ ਫੜਾਇਆ, ਚੁੱਪ ਚਾਪ ਜੇ ਰਹੇ। ਇਸ ਤਰ੍ਹਾਂ ਕੁਝ ਸਮੇਂ ਤੋਂ ਬਾਅਦ ਮਰਦਾਨਾ ਫਿਰ ਜਿੱਥੇ ਮਹਾਰਾਜ ਬਾਹਰ ਬਾਹਰ ਬੈਠੇ ਖੂਹ ਅਤੇ ਉੱਧਰ ਵੱਲ ਨੂੰ ਚੱਲ ਪਿਆ। ਮਾਤਾ ਸਿਆਣੀ ਸੀ, ਸਮਝ ਗਈ ਹੈ ਵੀ 12 ਸਾਲ ਤੋਂ ਮਰਦਾਨਾ ਕਰੇ ਆਇਆ ਹੈ, ਅਤੇ ਇੱਕ ਦਿਨ ਵੀ ਇਹ ਨਹੀਂ ਰਿਹਾ ਹੈ, ਹੁਣ ਹੀ ਬਾਹਰ ਨੂੰ ਚੱਲ ਪਿਆ। ਇੱਥੋਂ ਪਤਾ ਚੱਲਦਾ ਵੀ ਮੇਰੇ ਸਪੁੱਤਰ ਗੁਰੂ ਨਾਨਕ ਸਾਹਿਬ ਜੀ ਬਾਹਰ ਬਾਹਰ ਕਿਤੇ ਆਏ ਬੈਠੇ ਹੋਣਗੇ। ਚੰਗਾ ਵਧੀਆ ਮਿੱਠੇ ਭੋਜਨ, ਚੰਗੇ ਕੀਮਤੀ ਵਸਤਰ ਲੈ ਕੇ ਮਾਤਾ ਨੇ ਪਿੱਛਾ ਕੀਤਾ, ਮਰਦਾਨੇ ਨੂੰ ਪੁੱਛ ਪੜਤਾਲ ਕੀਤੀ ਵੀ ਤੂੰ ਦੱਸ ਕਿੱਥੇ ਹੈ। ਇਹ ਚੱਲਿਆ ਰਿਹਾ, ਜਿੱਥੇ ਮਹਾਰਾਜ ਬੈਠੇ ਉੱਥੇ ਆ ਪੁੱਜੇ, ਅਤੇ ਮਾਤਾ ਨੂੰ ਦੂਰੋਂ ਦੇਖ ਕੇ ਆਪ ਜੀ ਨੇ ਸੰਸਾਰ ਰੀਤੀ ਅਨੁਸਾਰ ਉੱਠ ਕੇ ਮੱਥਾ ਟੇਕਿਆ ਹੈ, ਅਤੇ ਮਾਤਾ ਨੇ ਗਲਵਖੜੀ ਜੱਫੀ ਵਿੱਚ ਲੈ ਲਿਆ, ਵਿਰਾਗ ਵਿੱਚ ਆ ਕੇ ਅੱਥਰੂ ਜੇ ਕਿਰਨ ਲੱਗ ਪਏ ਹੈ। ਉਹਦੇ ਵਿੱਚ ਆ ਕੇ ਕਹਿਣ ਲੱਗੇ, ਹੇ ਗੁਰੂ ਨਾਨਕ ਸਾਹਿਬ, ਪਰਮੇਸ਼ਰ ਨੇ ਇੱਕੋ ਇੱਕ ਤੁਸੀਂ ਸਾਨੂੰ ਸੁਪੁੱਤਰ ਬਖਸ਼ੇ ਹੈ, ਉਹਦਾ ਵੀ ਵਿਛੋੜਾ ਪਿਆ ਰਹਿੰਦਾ, ਪਰਮੇਸ਼ਰ ਦੇ ਕੀ ਪਾਉਂਦਾ ਹੈ, ਘਰ ਦੇ ਵਿੱਚ ਨਹੀਂ ਰਹਿੰਦੇ ਹੋ, ਹੁਣ ਬਹੁਤ ਫਿਰ ਤੁਰੇ ਆਏ, ਘਰੇ ਰਹੋ। ਇਹਨੇ ਨੂੰ ਪਤਾ ਆ ਗਿਆ ਹੈ, ਉਹ ਬਾਰ ਬਾਰ ਪ੍ਰੇਰਨਾ ਕਰਨ ਲੱਗਿਆ ਵੀ ਤੁਸੀਂ ਘਰੇ ਟਿਕੋ। ਮਹਾਰਾਜ ਕਹਿੰਦੇ ਵੀ ਇਹ ਸਾਡੇ ਬਸ ਦੀ ਗੱਲ ਨਹੀਂ, ਇਹ ਤਾਂ ਕਰਤਾਰ ਦੇ ਅਧੀਨ ਹੈ, ਇੱਥੇ ਰਹਿਣਾ ਜਾਂ ਬਾਹਰ ਚਲੇ ਜਾਣਾ। ਫਿਰ ਮਾਤਾ ਨੇ ਕਿਹਾ ਵੀ ਮੈਂ ਚੰਗੇ ਵਧੀਆ ਭੋਜਨ ਛਕ ਲੈ ਕੇ ਆਈ ਹਾਂ, ਇਹ ਛਕਵਾਏ। ਮਹਾਰਾਜ ਕਹਿੰਦੇ ਵੀ ਮਾਤਾ, ਅਸੀਂ ਤਾਂ ਤਰ੍ਹਾਂ ਤਰ੍ਹਾਂ ਦੇ ਭੋਜਨ ਛਕਦੇ ਐਨ ਪੂਰੇ ਤਿਰਪਤ ਹਾਂ। ਪਿਤਾ ਨੇ ਕਿਹਾ ਵੀ ਉਹ ਕਿਹੜੇ ਭੋਜਨ ਛਕਦੇ ਮੈਨੂੰ ਵੀ ਦੱਸੋ। ਗੁਰੂ ਮਹਾਰਾਜ ਨੇ ਸ੍ਰੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਦਰਸਾਇਆ ਕਿ ਪਿਤਾ ਸਭ ਰਸ ਮਿੱਠੇ ਮੰਨੇ ਹੈ, ਜਿਹੜਾ ਨਾਮ ਦਾ ਮੰਨਣ ਕੀਤਾ, ਨਾਮ 'ਤੇ ਭਰੋਸਾ ਕਰਕੇ ਨਾਮ ਦਾ ਨਿਰਣਾ ਕਰ ਰਹੇ ਹੈ, ਇਹ ਸਭ ਤਰ੍ਹਾਂ ਦੇ ਜਿਹੜੇ ਰਸ ਵਾਲੇ ਮਿੱਠੇ ਭੋਜਨ ਹੈ ਉਹ ਛਕੇ ਹੈ ਅਤੇ ਛਕਦੇ ਹੈ। ਜਿਹੜਾ ਕੋਈ ਗੁਰੂ ਦੁਆਰਾ ਛੇ ਚਿੰਨ੍ਹਾਂ ਦੁਆਰਾ ਨਾਮ ਦਾ ਸਰਵਣ ਕੀਤਾ ਹੈ, ਇਸ ਲੂਣੇ ਲੂਣ ਸਹਿਤ ਭੋਜਨ ਛਕੇ, ਅਤੇ ਮੁੱਖੋਂ ਜਿਹੜਾ ਨਾਮ ਦਾ ਬੋਲਣਾ ਕੀਤਾ ਉਚਾਰਨਾ ਕੀਤਾ ਘੱਟ ਮਿੱਠੇ ਹੈ, ਇਕੱਠੇ ਮਿੱਠੇ ਛਕ ਰਹੇ ਹਾਂ। ਜਿਹੜਾ ਨਾਦ ਕੀ ਸ਼ਬਦ ਦਾ ਉਚਾਰਨਾ, ਸ਼ਬਦਾਂ ਦਾ ਉਚਾਰਨਾ, ਸ਼ਬਦਾਂ ਦਾ ਕੀਰਤਨ ਕਰਨਾ, ਇਹ ਮਾਰਨ ਕੀ ਏ, ਇਹ ਮਸਾਲਿਆਂ ਵਾਲੇ ਭੋਜਨ ਛਕਣਾ ਕੀਤੇ ਕਰਾਰੇ, ਇੱਕ ਜਿਹੜਾ ਵਾਹਿਗੁਰੂ ਨਾਲ ਪ੍ਰੇਮ ਪਿਆਰ ਕੀਤਾ ਹੈ, ਇਹ ਅੰਮ੍ਰਿਤ ਲਈ 36 ਪ੍ਰਕਾਰ ਦੇ ਭੋਜਨ ਛਕੇ ਹੈ, ਪਰ ਵੀ ਪਿਤਾ ਜੀ ਦੇ ਉੱਪਰ ਵਾਹਿਗੁਰੂ ਮਿਹਰ ਦੀ ਨਿਗਾਹ ਕਰਦਾ, ਉਹਨੂੰ ਇਹ ਪ੍ਰੇਮ ਰੂਪ 36 ਪ੍ਰਕਾਰ ਦੇ ਅੰਮ੍ਰਿਤਮਈ ਭੋਜਨ ਪ੍ਰਾਪਤ ਹੁੰਦੇ ਹੈ। ਇਹ ਤੋਂ ਬਗੈਰ ਵੀ ਹੋਰ ਜਿਹੜਾ ਤਰ੍ਹਾਂ ਤਰ੍ਹਾਂ ਦੇ ਭੋਜਨਾਂ ਦਾ ਖਾਣਾ ਅਤੇ ਖੁਸ਼ੀ ਕਰਨੀ, ਉਹ ਤੋਂ ਖੁਆਰ ਕਰਨ ਵਾਲੀ ਹੈ, ਜਿਨ੍ਹਾਂ ਦੇ ਛਕਣ ਨਾਲ ਸਰੀਰ ਕਹਿੰਦੇ ਉਹ ਪੀੜਿਆ ਜਾਂਦਾ, ਮਨ ਕਰਮਾਂ ਵਿੱਚ ਲੱਗ ਜਾਂਦਾ ਹੈ ਅਤੇ ਮਨ ਦੇ ਅੰਦਰ ਵੀ ਮਾੜੇ ਫਰਨੇ ਰੂਪ ਵਿਕਾਰ ਚੱਲ ਪੈਂਦੇ ਹਨ, ਜਾਂ ਹੰਕਾਰ ਰੂਪ ਵਿਕਾਰ ਚੱਲ ਪੈਂਦਾ ਹੈ। ਜਦੋਂ ਸਰੀਰ ਖਾ ਪੀ ਕੇ ਰਿਸ਼ਟ ਪੁੱਟ ਜਾਵੇ, ਫਿਰ ਹੰਕਾਰ ਹੋ ਜਾਂਦਾ ਵੀ ਮੈਂ ਬਹੁਤ ਬੜਾ ਤਕੜਾ ਮੋਟਾ ਤਾਜ਼ਾ ਹਾਂ। ਫਿਰ ਉਸ ਤੋਂ ਬਾਅਦ ਮਾਤਾ ਨੇ ਕਿਹਾ ਵੀ ਚਲੋ ਭੋਜਨ ਨਹੀਂ ਛਕਣਾ, ਨਵੇਂ ਕੱਪੜੇ ਤਾਂ ਪਹਿਲੋ ਆ ਲਾਹ ਦਿਓ, ਕਖਾਏ ਜੇ ਭਗਵੇਂ ਜੇ ਹਰਾ ਕਹਿੰਦੇ ਬਹੁਤ ਵਧੀਆ ਪਾਏ ਹੋਏ ਹੈ। ਪਿਤਾ ਜੀ ਨੇ ਕਿਹਾ ਵੀ ਸਾਨੂੰ ਤਾਂ ਕੋਈ ਦੀਨਾ ਨਹੀਂ ਪਾਇਆ। ਹਰਾ ਕਹਿੰਦੇ ਰਤਾ ਪਹਿਨਣ ਮਨ ਰਤਾ, ਜਿਹੜਾ ਵਾਹਿਗੁਰੂ ਦੇ ਨਾਮ ਵਿੱਚ ਮਨ ਰਤਾ ਰਹਿੰਦਾ ਹੈ, ਇਹ ਲਾਲ ਰੰਗ ਦਾ ਵਸਤਰ ਚੋਲਾ ਪਹਿਨਣਾ ਕੀਤਾ ਹੈ, ਅਤੇ ਸਤਸਰੂਪ ਦਾ ਜਿਹੜਾ ਦਾਨ ਕੀ ਜਾਨਣਾ ਕੀਤਾ ਹੈ, ਜਾਂ ਸਤਸਰੂਪ ਦਾ ਉਪਦੇਸ਼ ਜਿਹੜਾ ਦੇਣਾ ਕਰਨੇ, ਸਾਨੂੰ ਇਹ ਚਿੱਟੇ ਰੰਗ ਦਾ ਪੁਸ਼ਾਕਾ ਪਹਿਨਣਾ ਕੀਤਾ ਹੈ, ਅਤੇ ਜਿਹੜੀ ਸਿਆਹੀ ਕਦਾ ਕਰਨੀ, ਹਜੇ ਪਾਪਾਂ ਦੀ ਕਾਲਕ ਹੈ, ਪਾਪਾਂ ਦੀ ਮੈਲ ਕੱਟਣਾ ਕੀਤੀ ਹੈ, ਨੀਲੀ ਰੰਗ ਦੀ ਪੁਸ਼ਾਕ ਪਹਿਨਣਾ ਕਰ ਰਹੇ ਹਾਂ, ਪਹਿਰਨ ਪੈਰ ਧਿਆਨ, ਜਿਹੜਾ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਹੈ, ਇਹ ਪਹਿਰਨ ਕੀ ਇਹ ਚੋਲਾ ਹੈ, ਅੰਦਰੱਖਾ ਹੈ, ਇਹ ਸੱਚ ਅੰਦਰੱਖਾ ਧਾਰਨ ਕੀਤਾ ਪਾਇਆ, ਸੋਹਣਾ ਚੋਲਾ ਪਾਇਆ ਹੈ, ਕਮਰ ਬੰਦ ਸੰਤੋਖ ਕਾ, ਜਿਹੜਾ ਸੰਤੋਖ ਧਾਰਨ ਕੀਤਾ ਹੈ ਪਿਤਾ ਜੀ, ਇਹੀ ਕਮਰ ਕਸਾ ਬੰਨਿਆ, ਧਨ ਤੇ ਜਵਾਨੀ ਹੈ, ਪਰਮੇਸ਼ੁਰ ਤੇਰਾ ਨਾਮ ਹੀ ਹੈ, ਇਸ ਕਰਕੇ ਇਸ ਤੋਂ ਬਗੈਰ ਜਿਹੜਾ ਹੋਰ ਤਰ੍ਹਾਂ ਤਰ੍ਹਾਂ ਦੇ ਵਸਤਰਾਂ ਨੂੰ ਪਹਿਨਣਾ ਹੈ, ਉਹਦੇ ਨਾਲ ਤਨ ਪੀੜਿਆ ਜਾਂਦਾ ਅਤੇ ਮਨ ਦੇ ਅੰਦਰ ਵੀ ਵਿਕਾਰ ਚੱਲ ਪੈਂਦੇ, ਮਨ ਫਰਨੇ ਹੋਣ ਲੱਗ ਪੈਂਦੇ ਨੇ। ਇਸ ਤਰ੍ਹਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮੁੱਖ ਤੋਂ ਬਚਨ ਕਹੇ ਸ਼ਬਦ ਰਾਹੀਂ, ਫਿਰ ਜੋ ਪਿਤਾ ਕਾਲੂ ਜੀ ਨੇ ਅੱਗੋਂ ਆਖਿਆ, ਜਿਵੇਂ ਪਿਓ ਮੋਹ ਵਿੱਚ ਫਸੇ ਹੋਏ ਪੁੱਤਰ ਨੂੰ ਕੋਈ ਕਹਿ ਹੀ ਲੈਂਦੇ, ਪੁੱਠਾ ਸਿੱਧਾ ਬੋਲ ਹੀ ਲੈਂਦੇ ਹੁੰਦੇ, ਉਹ ਜਿਵੇਂ ਪਿਤਾ ਜੀ ਨੇ ਮੋਹ ਵਿੱਚ ਫਸਿਆ ਉਹੋ ਜਿਹੇ ਕੁਛ ਕਿਹਾ ਸੁਣਿਆ, ਉਹ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਹੂਬ ਹੂ ਉਸੇ ਤਰ੍ਹਾਂ ਉਹਦਾ ਲੱਥਾ ਜਿਹਾ ਕਰ ਦਿੱਤਾ ਹੈ, ਉਹ ਜਿਵੇਂ ਵੀ ਆਉਂਦਾ ਆਪਾਂ ਸੁਣੀਏ ਪ੍ਰਸੰਗ। ਪਾਵਰ ਬਾਤੈ ਤਿਆਗ ਕੈ, ਭੋਜਨ ਨਹੀਂ ਛਕਿਆ ਹੈ ਤੇ ਕੱਪੜੇ ਨਹੀਂ ਪਹਿਨੇ, ਵੀ ਅਸੀਂ ਤਾਂ ਪਹਿਨੇ ਆ ਤਰ੍ਹਾਂ ਤਰ੍ਹਾਂ ਦੇ। ਉਸ ਵੇਲੇ ਪਿਤਾ ਬੋਲਿਆ ਹੈ ਕਾਲੂ ਬੋਹਰ ਅਲਾਏ, ਪਿਤਾ ਕਾਲੂ ਜੀ ਨੇ ਕਿਹਾ ਬਾਵਰ ਬਾਤਾਂ ਤਿਆਗ ਕਹਿ ਪੁੱਤਰ, ਆ ਜਿਹੜੀਆਂ ਝੱਲੀਆਂ ਗੱਲਾਂ ਕਮਲੀਆਂ ਰਮਣੀਆਂ ਜਿਹੀਆਂ ਗੱਲਾਂ ਤੂੰ ਕਰਨਾ, ਇਹਨਾਂ ਨੂੰ ਛੱਡ ਕੇ ਕਹਿਆ ਮਾਨ ਘਰ ਕੋ ਚੱਲੋ, ਮੇਰੇ ਪਿਓ ਦਾ ਕਿਹਾ ਹੋਇਆ ਵਚਨ ਮੰਨ ਕੇ ਸਿੱਧਾ ਹੋ ਕੇ ਘਰ ਨੂੰ ਚੱਲ ਪਏ। ਫਿਰ ਆਏ ਬਹੁਤ ਥਾਂ ਪੁੱਤਰ, ਹੁਣ ਤੂੰ ਬਹੁਤ ਥਾਵਾਂ ਤੇ ਫਿਰ ਤੁਰੇ ਆਇਆ ਹੈ, ਚੱਕਰ ਲਾਇਆ ਆਇਆ ਹੈ, ਚੌਪਈ ਰਹੋ ਧਾਮ ਕੀ ਜੈ ਬਿਸਰਾਮੋ। ਇਸ ਕਰਕੇ ਹੇ ਗੁਰੂ ਨਾਨਕ ਸਾਹਿਬ ਸੁਪੁੱਤਰ, ਘਰ ਦੇ ਵਿੱਚ ਰਹੋ ਤੇ ਵਿਸ਼ਰਾਮ ਕਰੋ, ਆਰਾਮ ਲਓ। ਜਾਵਨ ਕੋ ਨਹਿ ਲੀਜੈ ਨਾਮੋ, ਹੁਣ ਵੀ ਅਸੀਂ ਫੇਰ ਜਾਣਾ ਕਿਸੇ ਪਾਸੇ, ਕਿਸੇ ਪਾਸੇ ਜਾਣ ਦਾ ਤਾਂ ਹੁਣ ਤੁਸੀਂ ਬਿਲਕੁਲ ਨਾਮ ਹੀ ਨਾ ਲਓ। ਬਾਜਨ ਪਰ ਆਰੂਢਤ ਹੋਵੋ, ਮੈਂ ਕਹਿੰਦੇ ਨਵੀਂ ਘੋੜੀ ਲੈ ਕੇ ਆਇਆ, ਚੜ ਕੇ ਆਇਆ ਤੇ ਇਹਦੇ ਉੱਪਰ ਤੁਸੀਂ ਵੀ ਚੜ ਜਾਇਆ ਕਰੋ। ਚਰਨ ਚੱਲਣ ਸ਼ਰਮ ਸਭ ਹੀ ਖੋਵੋ, ਜਿਹੜਾ ਤੁਸੀਂ ਆ 12 ਸਾਲ ਪਹਿਲਾਂ ਨਾਲ ਹੀ ਤੁਲਦੇ ਪਏ ਆ, ਥਕੇਵਾ ਹੋਇਆ ਪਿਆ ਤੁਹਾਨੂੰ, ਇਹਦੇ ਚੜ ਕੇ ਚੱਲੋ ਘੋੜੀ ਸੁਣ ਸ੍ਰੀ ਨਾਨਕ ਬੈਨ ਉਚਾਰੇ। ਗੁਰੂ ਮਹਾਰਾਜ ਨੇ ਸੁਣ ਕੇ ਪਿਤਾ ਜੀ ਤੋਂ ਇਉਂ ਬਚਨ ਕਹੇ ਬਾਣੀ ਵਿੱਚ, ਇਹ ਬਾਜਨ ਨਹਿ ਕਾਜ ਹਮਾਰੇ। ਪਿਤਾ ਜੀ ਆ ਜਿਹੜੀ ਤੂੰ ਘੋੜੀ ਜੀ ਲੈ ਕੇ ਆ, ਇਹ ਤਾਂ ਸਾਡੇ ਕਿਸੇ ਕੰਮ ਨਹੀਂ, ਇਹ ਸਾਡੇ ਸਵਾਰੀ ਕਰਨ ਯੋਗ ਹੈ ਨਹੀਂ। ਸੁੰਦਰ ਸਦਾ ਰਹਿਤ ਜੋ ਸੰਗਾ, ਕਹਿੰਦੇ ਬੜਾ ਸੋਹਣਾ ਸੁਨੱਖਾ ਤੇ ਸਾਡੇ ਨਾਲ ਹੀ ਰਹਿੰਦਾ, ਅਸੀਂ ਨਾਲ ਹੀ ਰੱਖਦੇ ਹਾਂ ਘੋੜਾ। ਐਸੋ ਹੈ ਮਮ ਪਾਸ ਤੁਰੰਗਾ, ਕਹਿੰਦੇ ਐਸਾ ਸੋਹਣਾ ਸੁਨੱਖਾ ਜਿਹੜਾ ਨਾਲ ਹੀ ਰਹੂਗਾ ਇੱਥੇ ਉੱਥੇ, ਉਹ ਬੜਾ ਚੰਗਾ ਘੋੜਾ ਸਾਡੇ ਕੋਲ ਹੈਗਾ ਸਵਾਰੀ ਵਾਲਾ। ਕਾਲੂ ਕਹਿ ਨਾ ਦੇਤ ਦਿਖਾਈ, ਹਾਂ ਕਾਲੂ ਜੀ ਕਹਿਣ ਲੱਗੇ, ਹੇ ਪੁੱਤਰ ਤੇਰਾ ਜਿਹੜਾ ਘੋੜਾ ਮੈਨੂੰ ਤਾਂ ਦਿਖਾਲੀ, ਕਿਤੇ ਦਿੰਦਾ ਨੀ ਬੰਨਿਆ ਹੋਇਆ। ਆਸ ਤੁਰੰਗ ਬਾਂਧਿਓ ਕਿਹ ਥਾਈ, ਸਹੀ ਇਹੋ ਜਿਹਾ ਜਿਹੜਾ ਘੋੜਾ ਜਿਹਦੇ ਤੂੰ ਚੜ ਕੇ ਜਾਂਦਾ ਉਹ ਕਿਸ ਥਾਂ ਤੇ ਬੰਨਿਆ ਹੋਇਆ। ਸੁਣ ਪਿਤ ਕੇ ਬਚ ਪੰਕਜ ਬਦਨਾ, ਹਾਂ ਗੁਰੂ ਮਹਾਰਾਜ ਜੋ ਪਿਤਾ ਦੇ ਬਚਨ ਹੈ ਉਹਨਾਂ ਨੂੰ ਸੁਣ ਕੇ, ਜੋ ਕਵਲ ਵਰਗੇ ਨੇਤਰਾਂ ਵਾਲੇ, ਕਵਲ ਵਰਗੇ ਮੁਖ ਵਾਲੇ ਸਤਿਗੁਰੂ ਹੈ। ਤ੍ਰਿਤੀਏ ਸ਼ਬਦ ਪਦ ਕਹਿ ਸੁਖ ਸਦਨਾ, ਸ੍ਰੀ ਰਾਗ ਦੇ ਵੀ ਜਿਹੜਾ ਸ਼ਬਦ ਹੈ ਉਹਦਾ ਜਿਹੜਾ ਤੀਸਰਾ ਪਦ ਹੈ, ਤੀਸਰਾ ਚਰਨ ਹੈ, ਤੀਸਰੀ ਪੌੜੀ ਹੈ, ਜੋ ਸੁਖਾਂ ਦਾ ਘਰ ਹੈ ਪਦ, ਜਾਂ ਸੁਖਾਂ ਦੇ ਸਦਨ ਸੁਖ ਘਰ ਹਨ, ਸਤਿਗੁਰੂ ਉਹਨਾਂ ਨੇ ਕਿਹਾ ਹੈ। ਘੋੜੇ ਪਾਖਰ ਸੋਇਨੇ ਸਾਖਤ, ਕਹਿੰਦੇ ਜਿਹੜਾ ਸਵੈ ਧਰਮ ਵਿੱਚ ਕਾਇਮ ਰਹਿਣਾ ਹੈ, ਧਰਮ ਵਿੱਚ ਪੱਕੇ ਰਹਿਣਾ, ਇਹ ਵਧੀਆ ਘੋੜਾ ਹੈ, ਧਰਮ ਰੂਪ ਘੋੜੇ ਹੈ। ਤੇ ਜਿਹੜਾ ਜਤ ਇੱਕ ਨਾਰੀ ਜਤੀ ਹੋਏ, ਇਹ ਜਿਹੜਾ ਜਤ ਧਾਰਨ ਕੀਤਾ ਹੈ ਨਾ, ਇਹ ਕਹਿੰਦੇ ਕੱਠ ਹੀ ਹੈ ਤੇ ਸੋਹਣੇ ਸਾਖਤ। ਇਸੇ ਤਰ੍ਹਾਂ ਜਿਹੜੀ ਕਰਨਾ ਮੂਰਤਾ ਮੈਤਰੀ, ਇਹ ਜਿਹੜੇ ਗੁਣ ਧਾਰਨ ਕੀਤੇ ਹੈ, ਇਹ ਸੋਨੇ ਦੀ ਸਾਖਤ ਕੀ ਹੈ, ਦੁਮਚੀ ਦੇ ਤੇ ਪਾਈ ਹੋਈ ਹੈ। ਇਸੇ ਤਰ੍ਹਾਂ ਉਹ ਇੱਕ ਹੇਠਾਂ ਤਾਰੂ ਜਿਹਾ ਪਾਇਆ ਹੁੰਦਾ, ਹੇਠਾਂ ਉਹ ਕਾਠੀ ਦੇ ਕੱਪੜਾ ਜਿਹਾ ਪਾਇਆ, ਉਹਨੂੰ ਤਾਰੂ ਕਹਿੰਦੇ ਹੈ। ਇਸ ਤਰ੍ਹਾਂ ਜਿਹੜੇ ਚੰਗੇ ਗੁਣ ਧਾਰਨ ਕੀਤੇ ਹਨ, ਇਹ ਕਹਿੰਦੇ ਤਾਰੂ ਪਾਇਆ ਹੋਇਆ। ਜਿਹੜੀ ਕਰਨਾ ਮੂਰਤਾ ਮੈਤਰੀ ਹੈ, ਇਹੀ ਸੋਨੇ ਦੀ ਦਮਚੀ ਹੈ। ਬੂਝਣ ਤੇਰੀ ਵਾਟ, ਇਸੇ ਤਰ੍ਹਾਂ ਬੂਝਣ ਤੇਰੀ ਵਾਟ, ਤੇਰੀ ਜਿਹੜੀ ਭਗਤੀ ਦੇ ਸੰਬੰਧ ਵਿੱਚ ਬੂਝਣਾ ਹੈ, ਪੁੱਛਣਾ ਹੈ, ਜਾਂ ਬੂਝਣ ਸਮਝਣਾ ਹੈ, ਇਹੀ ਕਹਿੰਦੇ ਰਸਤੇ ਵਿੱਚ ਚੱਲਣਾ ਹੈ, ਇਹੀ ਰਸਤੇ ਦਾ ਤੈਅ ਕਰਨਾ ਹੈ। ਤਰਕਸ ਤੀਰ ਕਮਾਨ ਸਾਂਗ, ਜੇ ਘੋੜੇ ਤੇ ਚੜਿਆ ਹੋਵੇ ਸੂਰਵੀਰ ਬਣ ਕੇ ਸ਼ਸਤਰ ਧਾਰ ਕੇ, ਇਹ ਸਜਦਾ ਹੈ। ਇਸੇ ਕਰਕੇ ਕਹਿੰਦੇ ਵੀ ਉਹ ਆ ਧਰਮ ਰੂਪੀ ਘੋੜਾ, ਉਹਦੇ ਤੇ ਜਤ ਰੂਪੀ ਕਾਠੀ ਪਾਈ ਹੈ। ਤੇ ਇਸੇ ਤਰ੍ਹਾਂ ਦੇਵੀ ਗੁਣਾਂ ਦਾ ਧਾਰਨ ਰੂਪ ਉਹ ਤਾਰੂ ਪਾਇਆ, ਕਰਨਾ ਮੂਰਤਾ ਦੀ ਦਮਚੀ ਹੈ, ਉਹ ਪੂਛ ਦੇ ਹੇਠਾਂ ਦੀ ਉਹ ਪਾਈ ਜਾਂਦਾ ਚਮੜਾ ਜਿਹਾ, ਜਿਹਦੇ ਕਰਕੇ ਉਹ ਫਿਰ ਜਿਹੜੀ ਕਾਠੀ ਇੱਧਰ ਉੱਧਰ ਨਹੀਂ ਹੁੰਦੀ ਹੈ। ਇਸ ਤਰ੍ਹਾਂ ਫਿਰ ਵੀ ਜਿਹੜਾ ਨਿਰਸ਼ਲ ਨਿਸ਼ਕਾਵਟ ਰਿਹਾ ਹੈ, ਇਹੀ ਕਹਿੰਦੇ ਪੱਥਾ ਹੈ ਲਿਆ ਹੋਇਆ, ਇਹ ਪੱਥਾ ਹੈ ਨਿਰਸ਼ਲ ਨਿਸ਼ਕਾਵਟਰੇ ਦਾ, ਜਾਂ ਜਿਹੜਾ ਨਿਰਚਾ ਰੂਪ ਪੱਥਾ ਹੈ, ਭਰੋਸਾ ਰੂਪ ਪੱਥਾ ਹੈ, ਇਹਦੇ ਵਿੱਚ ਪ੍ਰੇਮ ਰੂਪੀ ਤੀਰ ਹੈ। ਅਤੇ ਇਸੇ ਤਰ੍ਹਾਂ ਨਿਸ਼ਤਰਸ ਤੀਰ ਕਮਾਨ ਸਾਂਗ, ਜਿਹੜੀ ਨਿਮਰਤਾ ਧਾਰਨ ਕੀਤੀ ਹੈ, ਕਮਾਨ ਧਾਰੀ ਹੈ, ਇੱਕ ਧਨਕ ਹੁੰਦਾ, ਇੱਕ ਕਮਾਨ ਹੁੰਦੀ ਹੈ, ਵੱਡਾ ਧਨਕ ਹੁੰਦਾ ਹੈ, ਇਹ ਛੋਟਾ ਜਿਹੜਾ ਹੁੰਦਾ ਉਹਨੂੰ ਕਮਾਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਨਿਮਰਤਾ ਧਾਰਨ ਕੀਤੀ ਹੈ, ਕਮਾਨ ਧਾਰਨ ਕੀਤੀ ਹੈ। ਇਸੇ ਤਰ੍ਹਾਂ ਇੱਕ ਲੋਹੇ ਦੀ ਬਰਸ਼ੀ ਹੁੰਦੀ ਹੈ ਸਾਰੀ, ਉਹਨੂੰ ਸਾਂਗ ਕਹਿ ਦਿੰਦੇ ਹੈ, ਅਤੇ ਜਿਹਦੇ ਨਾਲ ਬਾਂਸ ਦਾ ਡੰਡਾ ਜਿਹਾ ਲਾਇਆ ਹੋਵੇ ਉਹਨੂੰ ਬਰਸ਼ੀ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਉਹ ਸ਼ਾਂਤੀ ਧਾਰਨ ਕੀਤੀ ਹੈ ਨਾ ਹਿਰਦੇ ਅੰਦਰ, ਇਹ ਕਹਿੰਦੇ ਇਸ ਤਰ੍ਹਾਂ ਸਾਂਗ ਧਾਰਨ ਕੀਤੀ ਹੋਈ ਹੈ। ਤੇਗ ਬੰਦ ਗੁਣ ਧਾਤ, ਆ ਜਿਹੜਾ ਭਗਤੀ ਹੈ, ਇਹੀ ਕਹਿੰਦੇ ਤੇਗ ਤਲਵਾਰ ਹੈ। ਤੇ ਜਿਹੜੇ ਇਸ ਤਰ੍ਹਾਂ ਬੰਦ ਕਹਿੰਦੇ ਗਿਆਨ ਦੇ ਸਹਿਤ ਹੋਣਾ ਭਗਤੀ ਕਰਦਿਆਂ ਕਰਦਿਆਂ ਇੱਥੇ ਇਹਦਾ ਬੰਨਣਾ ਕੀਤਾ ਹੈ, ਭਗਤੀ ਸਹਿਤ ਜਿਹੜਾ ਗਿਆਨ ਹੈ ਇਹ ਕਹਿੰਦੇ ਤਲਵਾਰ ਦਾ ਬੰਨਣਾ ਕੀਤਾ ਹੈ। ਗੁਣ ਧਾਤ ਇਹ ਗੁਣ ਜਿਹੜੇ ਦੇਵੀ ਗੁਣ ਧਾਰਨ ਕਰਨੇ ਹਨ, ਜਿੱਥੇ ਸਤਸੰਗਤ ਵਿੱਚ ਜਾ ਕੇ ਗੁਣ ਗਾਉਣੇ ਹਨ ਉੱਚੀ ਉੱਚੀ, ਇਹੀ ਜਿਵੇਂ ਉਹ ਘੋੜੇ 'ਤੇ ਚੜ੍ਹ ਕੇ ਸ਼ਾਸਤਰਾਂ ਸਹਿਤ ਕੋਈ ਧਾਵਾ ਕਰਦੇ ਹੱਲਾ ਬੋਲਦੇ ਹੁੰਦੇ, ਔਰ ਸਤਸੰਗਤ ਵਿੱਚ ਜਿਹੜਾ ਉੱਚੀ ਆਵਾਜ਼ ਨਾਲ ਵਾਹਿਗੁਰੂ ਦੇ ਗੁਣ ਗਾਉਣੇ ਹਨ, ਇਹੀ ਧਾਵਾ ਕਰਨਾ ਇਹੀ ਹੱਲਾ ਬੋਲਣਾ ਹੈ। ਵਾਜਾ ਨੇਜਾ ਪਤ ਸੋ ਪ੍ਰਗਟ, ਇਸੇ ਤਰ੍ਹਾਂ ਵਾਜਾ ਸਤਨਾਮ ਵਾਹਿਗੁਰੂ ਦਾ ਜਿਹੜਾ ਉਚਾਰਨ ਕਰਨਾ ਇਹ ਵਾਜਾ ਹੈ, ਤੇ ਨੇਜੇ ਦਾ ਨੇਜਾ ਹੈ। ਵਾਜਾ ਨੇਜਾ ਪਤ ਸਿਓ ਪ੍ਰਗਟ, ਪਤ ਸਿਓ ਪ੍ਰਗਟ, ਜਿਵੇਂ ਕੋਈ ਸੂਰਵੀਰ ਜਦੋਂ ਜੰਗ ਯੁੱਧ ਵਿੱਚ ਫਿਰ ਉਹ ਫਤਿਹ ਪ੍ਰਾਪਤ ਕਰ ਲੈਂਦਾ, ਉਹ ਪ੍ਰਗਟ ਹੋ ਜਾਂਦਾ, ਮਸ਼ਹੂਰ ਹੋ ਜਾਂਦਾ ਵੀ ਫਲਾਨੇ ਨੇ ਵੀ ਫਲਾਨੇ ਦੁਸ਼ਮਣ ਮਾਰਤਾ ਅਤੇ ਵਿਜੇ ਹਾਸਲ ਕਰ ਲਈ। ਪਰਸੋਂ ਪ੍ਰਗਟ ਜਿਹੜਾ ਇੱਜ਼ਤ ਉਹ ਪ੍ਰਾਪਤ ਹੋਈ ਹੈ, ਇਹੀ ਕਹਿੰਦੇ ਇਸ ਤਰ੍ਹਾਂ ਪ੍ਰਗਟ ਹੋਣਾ ਇਹ ਪ੍ਰਸਿੱਧੀ ਹੋਣੀ ਹੈ। ਕਰਮ ਤੇਰਾ ਮੇਰੀ ਜਾਤ, ਇਹ ਪਰਮੇਸ਼ਰ ਤੇਰਾ ਜਿਹੜਾ ਕਰਮ ਹੈ ਅਨੁਗ੍ਰਹ ਹੈ, ਭਾਵ ਤੇਰੀ ਜਿਹੜੀ ਕਿਰਪਾ ਹੋਣੀ ਹੈ ਨਾ, ਇਹੀ ਮੇਰੀ ਜਾਤੀ ਦੀ ਉੱਤਮਤਾਈ ਹੈ। ਭਾਵ ਹੀ ਫਿਰ ਉਹ ਕਹਿੰਦੇ ਵੀ ਫਲਾਨੀ ਜਾਤ ਦਾ ਜਿੱਤ ਗਿਆ, ਉਹਦੀ ਜਾਤ ਸਾਰੇ ਪ੍ਰਸਿੱਧ ਹੋ ਜਾਂਦੀ ਹੈ। ਇਸ ਤਰ੍ਹਾਂ ਹੈ ਵਾਹਿਗੁਰੂ ਜਿਹੜੀ ਤੇਰੀ ਕਿਰਪਾ ਇਹੀ ਮੇਰੀ ਜਾਤੀ ਦੀ ਉੱਤਮਤਾਈ ਇਹਦੀ ਪ੍ਰਸਿੱਧੀ ਹੈ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਇਸ ਕਰਕੇ ਹੈ ਵਿਰਹਿ ਤੋਂ ਬਗੈਰ ਜਿਹੜਾ ਹੋਰ ਘੋੜੇ ਜਾਂ ਘੋੜੀ 'ਤੇ ਚੜ੍ਹਨਾ ਅਤੇ ਖੁਸ਼ੀ ਜੀ ਕਰਨੀ ਹੈ, ਇਹਦਾ ਖੁਆਰ ਕਰਨ ਵਾਲੀ ਖੱਜਲ ਕਰਨ ਵਾਲੀ ਹੈ। ਜਿਤ ਚੜ੍ਹਿਆ ਤਨ ਪੀੜੀਐ, ਜਿਸ ਘੋੜੇ 'ਤੇ ਚੜ੍ਹਿਆ ਹੋਇਆ ਕਹਿੰਦੇ ਸਰੀਰ ਕਹਿੰਦੇ ਪੀੜਿਆ ਜਾਂਦਾ, ਘੋੜੇ 'ਤੇ ਚੜ੍ਹਿਆ ਮਨੁੱਖ ਆਕੜਿਆ ਜਾ ਜਾਂਦਾ ਹੁੰਦਾ, ਆਕੜ ਨਾਲ ਸਰੀਰ ਦਾ ਸਰੀਰ ਪੀੜਿਆ ਜਾਂਦਾ ਹੈ। ਮਨ ਮਹਿ ਚੱਲ ਹੈ ਵਿਕਾਰ, ਮਨ ਦੇ ਵਿੱਚ ਵੀ ਮਾੜੇ ਫੁਰਨੇ ਚੱਲ ਪੈਂਦੇ ਹਨ, ਮਨ ਵੀ ਹੰਕਾਰੀ ਜਿਹਾ ਹੋ ਜਾਂਦਾ ਹੈ। ਰਹਾਉ ਚੌਪਈ ਸੁਨ ਕਾਲੂ ਤਬ ਤੂਸ਼ਣ ਠਾਨੀ, ਹਾਂ ਇਸ ਤਰ੍ਹਾਂ ਮਹਾਰਾਜ ਦੇ ਬਚਨ ਸੁਣ ਕੇ ਪਿਤਾ ਜੀ ਨੇ ਤਾਂ ਫਿਰ ਚੌਪੀ ਕਰ ਲਈ ਹੈ। ਹਿਤਕਾਰ ਤ੍ਰਿਪਤਾ ਬੋਲੀ ਬਾਨੀ, ਬਹੁਤ ਹੀ ਮੋਜਾ ਕਰਕੇ ਮਾਤਾ ਤ੍ਰਿਪਾ ਦੀਆਂ ਬਚਨ ਬੋਲੇ ਗੁਰੂ ਨਾਨਕ ਸਾਹਿਬ ਮਹਾਰਾਜ ਤਾਂ। ਸੁਣ ਸੋ ਤੇਰੇ ਦੇ ਮੋਹ ਤਬ ਨਾਹੀ, ਇਹ ਪੁੱਤਰ ਸੁਣ ਤੇਰੇ ਹਿਰਦੇ ਵਿੱਚ ਕੋਈ ਮੋਹ ਮੂਹ ਹੈ ਨਹੀਂ ਹੈ ਸਾਡਾ ਹੋਰ ਸੰਬੰਧੀਆਂ ਦਾ। ਮਿਲ ਹੋ ਕੁਟੰਬ ਚੱਲ ਹੋ ਘਰ ਮਾਹੀ, ਮੈਂ ਤੈਨੂੰ ਮਾਂ ਕਹਿੰਦੀ ਹਾਂ ਵੀ ਤੁਸੀਂ ਘਰੇ ਚੱਲੋ, ਘਰੇ ਤੁਹਾਡਾ ਪਰਿਵਾਰ ਹੈ ਉਹਨੂੰ ਤਾਂ ਮਿਲੋ ਜੁਲੋ, ਲਕਸ਼ਮੀ ਦਾਸ ਆਪਣੀ ਪਤਨੀ ਤੋਂ ਮਿਲੋ ਜੁਲੋ। ਬੇਦੀ ਅਪਰ ਸਨੇਹੀ ਸਭ ਹੀ, ਹੋਰ ਜਿਹੜੇ ਕੋਈ ਇਤਨਾ ਬੇਦੀਆਂ ਦੇ ਵੰਸ਼ ਦੇ ਲੋਕ ਹੈ ਤੁਹਾਡੇ ਸਮਕਾਲੀ ਬੱਚੇ, ਹੋਰ ਜਿਹੜੇ ਕੋਈ ਆ ਪਿੰਡ ਦੇ ਲੋਕ ਹੈ ਤੁਹਾਡੇ ਮਿੱਤਰ ਦੋਸਤ ਯਾਰ, ਕਰਤ ਉਡੀਕ ਆਏ ਹੈ ਕਬ ਹੀ, ਕਹਿੰਦੇ ਉਹ ਤੁਹਾਡੀਆਂ ਉਡੀਕਾਂ ਕਰਦੇ ਆ ਵੀ ਗੁਰੂ ਨਾਨਕ ਸਾਹਿਬ ਜੀ ਕਦੋਂ ਆਉਣਗੇ, ਹੁਣ ਤੁਸੀਂ ਆਏ ਹੋ 12 ਸਾਲ ਤੋਂ ਬਾਅਦ। ਤਬ ਪਾਛੇ ਘਰ ਰੁਚਰ ਬਣਾਵਾ, ਬਾਕੀ ਪੁੱਤਰ ਜਦੋਂ ਤੁਸੀਂ ਚਲੇ ਗਏ ਸੀ ਨਾ ਘਰੋਂ, ਬਾਅਦ ਵਿੱਚ ਅਸੀਂ ਉਹ ਕੱਚੇ ਜਿਹੇ ਮਕਾਨ ਢਾਹ ਕੇ ਬਹੁਤ ਵਧੀਆ ਸੋਹਣਾ ਘਰ ਪੱਕਾ ਬਣਾ ਲਿਆ, ਤਾਂ ਪਰ ਹਮ ਬਹੁਤ ਦਰਬ ਲਗਾਵਾ, ਉਹ ਮਕਾਨ ਦੇ ਉੱਪਰ ਅਸੀਂ ਪੁੱਤਰ ਬਹੁਤ ਧਨ ਲਾਇਆ, ਬਹੁਤ ਵਧੀਆ ਕੀਤਾ ਰੰਗ ਰੋਗਨ ਨਾਲ। ਚਲੋ ਤਾਤ ਅਬ ਤਾਂ ਕਹੋ ਦੇਖੋ, ਪੁੱਤਰ ਹੁਣ ਚਲੋ ਤੇ ਉਹ ਜਿਹੜਾ ਨਵਾਂ ਮਕਾਨ ਬਣਾਇਆ ਹੈ ਉਹਨੂੰ ਹੁਣ ਦੇਖੀਏ ਵੀ ਕੈਸਾ ਬਣਿਆ ਸੁੰਦਰ। ਜੇ ਮੈਂ ਬੈਠਤ ਹਰਖ ਵਿਸੇਖੋ, ਜਿਸ ਨਵੇਂ ਮਕਾਨ ਵਿੱਚ ਬੈਠ ਕੇ ਬਹੁਤ ਹੀ ਵਿਸ਼ੇਸ਼ ਕਰਕੇ ਖੁਸ਼ੀ ਹੋਵੇਗੀ ਤੁਹਾਨੂੰ। ਸੋ ਬਨਵਾਏ ਤੁਮਰੇ ਹੇਤਾ, ਗੁਰੂ ਨਾਨਕ ਸਾਹਿਬ ਸਪੁੱਤਰ ਜਿਹੜੇ ਉਹ ਨਵੇਂ ਮਕਾਨ ਹੈ ਨਾ ਸੋਹਣੇ ਰੰਗ ਰੋਗਨ ਕਰਕੇ ਬਣਾਏ ਹੈ, ਅਸੀਂ ਨਹੀਂ ਕੋਨਾ ਚ ਰਹਿਣਾ, ਅਸੀਂ ਤਾਂ ਬੁੱਢੇ ਹਾਂ, ਇਹ ਸਭ ਤੁਹਾਡੇ ਵਾਸਤੇ ਬਣਾਏ। ਸੁਣ ਬੋਲੇ ਪ੍ਰਭ ਕਿਰਪਾ ਨਿਕੇਤਾ। ਗੁਰੂ ਨਾਨਕ ਸਾਹਿਬ ਜੀ ਮਾਤਾ ਤੋਂ ਸੁਣ ਕੇ ਕਿਰਪਾ ਦੇ ਕਰ ਫਿਰ ਇਉਂ ਬੋਲੇ ਬਚਨ। ਘਰ ਮੰਦਰ ਖੁਸ਼ੀ ਨਾਮ ਕੀ। ਮਹਾਰਾਜ ਹੇ ਪਰਮੇਸ਼ਰ, ਤੇਰੇ ਨਾਮ ਦੀ ਜਿਹੜੀ ਖੁਸ਼ੀ ਹੈ ਨਾ ਹਮੇਸ਼ਾ ਅੱਠੇ ਪੈਰ, ਇਹ ਸਾਡੇ ਵਾਸਤੇ ਕਹਿੰਦੇ ਕੱਚੇ ਤੇ ਪੱਕੇ ਮਕਾਨ ਹੈ ਨਾ। ਨਦਰ ਤੇਰੀ ਪਰਵਾਰ, ਇਹ ਪਰਮੇਸ਼ਰ ਤੇਰੀ ਜਿਹੜੀ ਮਿਹਰ ਦੀ ਨਿਗਾਹ ਹੋਣੀ ਹੈ, ਇਹ ਮਿਹਰ ਦੀ ਨਿਗਾਹ ਹੋਈ ਸਾਡੇ ਤੇ, ਇਹੀ ਸਾਡਾ ਪਰਿਵਾਰ ਹੈ, ਪੁੱਤਰ ਧੀਆਂ ਹਨ। ਹੁਕਮ ਸੋਈ ਤੁਧ ਭਾਵ ਸੀ, ਇਸੇ ਤਰ੍ਹਾਂ ਜਿਹੜਾ ਤੈਨੂੰ ਮਾਰਾ ਪਾਉਣਾ ਹੈ, ਚੰਗੇ ਲੱਗਣਾ ਹੈ ਤੇਰੇ ਭਾਪਾ, ਜਿਵੇਂ ਤੈਨੂੰ ਪਾਉਂਦਾ ਹੈ ਚੰਗਾ ਲੱਗਦਾ, ਉਵੇਂ ਹੁਣ ਚੱਲਣਾ ਹੈ। ਕਹਿੰਦੇ ਇਹੀ ਹੁਕਮ ਹੈ, ਇਹ ਪਰਿਵਾਰ ਤੇ ਹਕੂਮਤ ਕਰਨੀ ਹੈ। ਹੋਰ ਆਖਣ ਬਹੁਤ ਵਪਾਰ, ਇਸੇ ਤਰ੍ਹਾਂ ਹੋਰ ਆਖਣ ਬਹੁਤ ਵਪਾਰ, ਜਿਹੜਾ ਵਪਾਰ ਰੂਪ ਦਾ ਆਖਣਾ ਹੈ, ਇਹੀ ਕਹਿੰਦੇ ਹੋਰ ਬਹੁਤ ਹੀ ਇਸ ਦਾ ਪਰਿਵਾਰ ਤੇ ਹੁਕਮ ਕਰਨਾ ਹੈ, ਪਰਿਵਾਰ ਨੂੰ ਕਹਿਣਾ ਵੀ ਇਉਂ ਕਰੋ ਵੀ ਇਉਂ ਕਰੋ ਆਖਣਾ ਹੈ। ਨਾਨਕ ਸੱਚਾ ਪਾਤਸ਼ਾਹ, ਗੁਰੂ ਮਹਾਰਾਜ ਕਹਿੰਦੇ ਜੋ ਸੱਚਾ ਪਾਤਸ਼ਾਹ ਵਾਹਿਗੁਰੂ ਹੈ, ਪੁੱਛ ਨਾ ਕਰੇ ਵਿਚਾਰ, ਕਿਸੇ ਦੂਜੇ ਤੋਂ ਪੁੱਛ ਕੇ ਵਿਚਾਰ ਨੀ ਕਰਦਾ ਵੀ ਕਿਵੇਂ ਕਰੀਏ, ਵੀ ਉਹ ਪੁੱਛ ਨਾ ਮਸਲਤ ਰਹਿ, ਜੋ ਕੁਛ ਕਰੇ ਸੋ ਕਰੇ ਆਪੇ ਕਰੇ, ਉਹ ਆਪਣੀ ਸੁਤੰਤਰ ਨਾਲ ਹੀ ਸਭ ਕੁਛ ਆਜ਼ਾਦ ਹੋ ਕੇ ਸਭ ਕੁਛ ਕਰਦਾ ਕਰਾਉਂਦਾ ਹੈ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ, ਇਸ ਕਰਕੇ ਹੇ ਬਾਬਾ ਪਿਤਾ, ਇਹ ਇਸ ਤੋਂ ਬਗੈਰ ਜਿਹੜਾ ਕੋਈ ਹੋਰ ਬਾਹਰਲੇ ਮਕਾਨਾਂ ਵਿੱਚ ਸੋਹਣਾ ਹੈ, ਲੰਮੀਆਂ ਤਾਣ ਕੇ ਤੇ ਫਿਰ ਖੁਸ਼ੀ ਮਨਾਉਣੀ ਹੈ, ਉਹ ਤਾਂ ਖੁਆਰ ਕਰਨ ਵਾਲੀ ਹੀ ਹੈ। ਜਿਤ ਸੁੱਤਾ ਤਨ ਪੀੜੀ ਹੈ, ਇਹਨਾਂ ਮਕਾਨਾਂ ਵਿੱਚ ਖਾ ਪੀ ਕੇ ਸੌਣ ਨਾਲ ਕਹਿੰਦੇ ਫਿਰ ਜਮਾਂ ਦੇ ਨਾਲ ਸਰੀਰ ਜਿਹੜਾ ਪੀੜਿਆ ਜਾਂਦਾ, ਦੁਖੀ ਕੀਤਾ ਜਾਂਦਾ ਹੈ। ਮਨ ਮਹਿ ਚੱਲ ਹੈ ਵਿਕਾਰ, ਮਨ ਦੇ ਵਿੱਚ ਵੀ ਮਾੜੇ ਵਿਕਾਰ ਚੱਲ ਪੈਂਦੇ ਆ, ਵਿਸ਼ਈ ਮਨੁੱਖ ਬਣ ਜਾਂਦਾ, ਪਾਂਬਰ ਬਣ ਜਾਂਦਾ ਹੈ। ਰਹਾਉ ਦੋਹਰਾ ਸੁਣ ਜਨਨੀ ਮਮ ਬਚਨ ਕੋ। ਉਹ ਸਵੇਰੇ ਸੁਣ ਜਨਨੀ ਮਮ ਬਚਨ ਕੋ, ਗੁਰੂ ਮਹਾਰਾਜ ਨੇ ਕਿਹਾ ਹੇ ਮਾਤਾ ਮੇਰੇ ਬਚਨਾਂ ਨੂੰ ਤੂੰ ਸੁਣ ਲੈ ਧਿਆਨ ਦੇ ਕੇ। ਅਬਲੋ ਰਿਦਾ ਉਦਾਸ, ਕਰੇ ਤਾਂ ਚੱਲ ਪੈਂਦੇ, ਹੁਣ ਤੱਕ ਸਾਡਾ ਰਿਦਾ ਜੇ ਉਪਰਾਮ ਹੀ ਹੈ, ਕਰੇ ਜਾਣ ਨੂੰ ਜੀ ਨੀ ਕਰਦਾ ਹੈ। ਦੇਸ਼ ਵਿਦੇਸ਼ ਬਿਲੋਕ ਕੈ, ਹੇ ਮਾਤਾ ਜੀ ਆ ਇਲਾਕਾ ਵੀ ਹੋਰ ਜਿਹੜੇ ਬਾਹਰਲੇ ਦੇਸ਼ ਉਹਨਾਂ ਨੂੰ ਵੇਖ ਕੇ, ਬਹਰੋ ਆਏ ਆਵਾਜ਼, ਫਿਰ ਕਿਤੇ ਮਾਤਾ ਜੀ ਅਸੀਂ ਜਿਹੜਾ ਤੁਸੀਂ ਮਕਾਨ ਬਣਾਇਆ ਉਹ ਘਰ ਦੇ ਵਿੱਚ ਆ ਜਾਵਾਂਗੇ। ਚੌਪਈ ਹੈ ਸੁਤ ਤੈ ਅਸ ਬੈਨ ਉਚਾਰੇ, ਮਹਾਰਾਜ ਨੇ ਉਹ ਬਚਨ ਕਿਹਾ, ਮਾਂ ਬੋਲੀ ਹੇ ਸਪੁੱਤਰ ਤੂੰ ਇਸ ਤਰ੍ਹਾਂ ਦੇ ਬਚਨ ਕਹੇ, ਹਿਰਦੈ ਸ਼ਾਂਤ ਕਿਉਂ ਆਵ ਹਮਾਰੇ, ਇਹਨਾਂ ਬਚਨਾਂ ਨੂੰ ਸੁਣ ਕੇ ਮੇਰੇ ਮਾਂ ਦੇ ਹਿਰਦੇ ਵਿੱਚ ਕਿਵੇਂ ਸ਼ਾਂਤੀ ਆਏ। ਦਵਾਦਸ ਬਰਖ ਬਤੀਤੇ ਆਏ, ਇਸ ਪੁੱਤਰ ਪਹਿਲਾਂ ਹੀ 12 ਸਾਲ ਬੀਤਣ ਤੋਂ ਬਾਅਦ ਕਿਤੇ ਕਿਸੇ ਕਿਤੇ ਆਏ ਹੋ, ਪਰਵਿਸ਼ ਸਦਨ ਪਗ ਇੱਕ ਪਾਏ, ਘਰੇ ਵੜ ਕੇ ਇੱਕ ਪੈਰ ਬਨੀ ਪਾਇਆ ਹੈ, ਵਹਿਰ ਤੇ ਵਹਿਰ ਕਰੋ ਤੁਮ ਪਿਆਨਾ, 12 ਸਾਲ ਤੋਂ ਬਾਅਦ ਵੀ ਕਹਿੰਦੇ ਖੂਹ ਤੇ ਬੈਠੇ ਹੈ, ਬਾਹਰ ਬਾਹਰ ਹੀ ਤੇ ਪਿੰਡ ਤੋਂ ਵੀ ਬਾਹਰ ਹੀ ਬੈਠੇ, ਰਾਏ ਭੋਜਦੇ ਹੋ ਬਾਹਰੋਂ ਬਾਹਰੋਂ, ਤੁਸੀਂ ਕਹਿੰਦੇ ਚੱਲਣਾ ਕਰ ਰਹੇ ਹੋ, ਹਮਰੋ ਕਹਿਓ ਨਾ ਇੱਕ ਮਨ ਮਨ, ਅਸੀਂ ਦੇਖੋ ਤੁਹਾਡੇ ਮਾਂ ਪਿਓ ਤੁਹਾਨੂੰ ਕਹਿਣ ਆਏ ਸੀ ਵੀ ਚਲੋ ਆਪਸ ਭੋਜਨ ਛਕ ਲਓ, ਕੱਪੜੇ ਪਹਿਨ ਲਓ, ਨਵਾਂ ਮਕਾਨ ਬਣਾਇਆ ਉਹਦੇ 'ਚ 4 ਦਿਨ ਰਹਿ ਪੋ, ਸਾਡਾ ਵਚਨ ਕਿਹਾ ਮਾਂ ਪਿਓ ਦਾ ਤੁਸੀਂ ਇੱਕ ਵੀ ਨਹੀਂ ਮੰਨਿਆ ਹੈ, ਇਹ ਦੁੱਖ ਤੇ ਮਨ ਕੀਨ ਉਦਾਸੂ, ਫਿਰ ਮਾਂ ਬੋਲੀ ਹੈ ਹੇ ਗੁਰੂ ਨਾਨਕ ਸਾਹਿਬ ਸੁਣ ਤਰੋ, ਕਿਹੜੇ ਦੁੱਖ ਕਰਕੇ ਤੁਸੀਂ ਆਪਣੇ ਘਰ ਵੱਲੋਂ ਮਨ ਨੂੰ ਉਪਰਾਮ ਕੀਤਾ ਘਰੇ ਨੀ ਵੜਦੇ ਹੋ। ਜੋ ਤੁਮ ਕਹੋ ਕਰੈ ਤਿਮ ਆਸੂ। ਹੇ ਗੁਰੂ ਨਾਨਕ ਸਾਹਿਬ, ਜਿਵੇਂ ਤੁਸੀਂ ਕਹੋਗੇ ਉਸੇ ਤਰ੍ਹਾਂ ਮੈਂ ਮਾਂ ਤੁਹਾਡਾ ਇਹ ਪਿਤਾ ਛੇਤੀ ਦੇ ਕੇ ਕਰ ਕਰਾ ਦੇਵੇ। ਨਿਜ ਇਸਤਰੀ ਕਹੋ ਜੇ ਦੁੱਖ ਮਾਨੋ। ਫਿਰ ਕਹਿਣ ਲੱਗੀ ਮਾਤਾ ਵੀ, ਜੇ ਤੁਸੀਂ ਆਪਣੀ ਸੁਨਤ ਨੀ ਕਰਕੇ ਕੋਈ ਦੁੱਖ ਮੰਨਦੇ ਹੋ, ਇਹ ਪੁੱਠਾ ਸਿੱਧਾ ਤੁਹਾਨੂੰ ਘਰ ਵਾਲੀ ਬੋਲਦੀ ਹੈ। ਔਰ ਵਿਆਹ ਕਰ ਦੇ ਬਖਾਨਾ। ਫੇਰ ਤਾਂ ਪੁੱਤਰ ਤੂੰ ਮੈਂ ਦੱਸ, ਇਹਨੂੰ ਛੱਡ ਦਿੰਦੇ ਆ, ਹੋਰ ਤੇਰਾ ਵਿਆਹ ਕਰ ਦਿੰਦੇ। ਸਭ ਕੁਛ ਘਰ ਮੈਂ ਦੀਨ ਵਿਧਾਤਾ। ਪਰਮੇਸ਼ਰ ਨੇ ਘਰ ਦੇ ਸਾਨੂੰ ਸਭ ਕੁਛ ਖੁੱਲਾ ਹੀ ਦਿੱਤਾ ਹੋਇਆ। ਜੋ ਤੂੰ ਚਾਹੋ ਕਰ ਹੈ ਤਿਉ ਤਾਤਾ। ਇਸ ਪੁੱਤਰ ਜਿਵੇਂ ਤੂੰ ਚਾਹੇਗਾ ਉਸ ਤਰ੍ਹਾਂ ਅਸੀਂ ਮਾਂ ਪਿਓ ਕਰਾਵਾਂਗੇ। ਸ੍ਰੀ ਨਾਨਕ ਸੁਣ ਬੈਨ ਉਚਾਰੇ। ਉਸ ਵੇਲੇ ਗੁਰੂ ਨਾਨਕ ਸਾਹਿਬ ਜੀ ਨੇ ਮਾਂ ਤੋਂ ਸੁਣ ਕੇ ਓਮ ਬਚਨ ਕਹੇ। ਇਸ ਸੰਜੋਗ ਲਿਖਾ ਕਰਤਾਰੇ। ਮਾਤਾ, ਕਰਤਾਰ ਨੇ ਜਿਹੜਾ ਕਿਸੇ ਦੇ ਨਾਲ ਸੰਜੋਗ ਲਿਖਦਾ ਵੀ ਜਿੱਥੇ ਸੰਬੰਧ ਹੋਣਾ, ਘਰ ਵਾਲੀ ਕੋਈ ਬਣਨੀ ਹੈ, ਪੁੱਤਰ ਪੈਦਾ ਹੋਣੇ, ਉਹ ਜਿਹੜਾ ਸਾਰਾ ਸੰਯੋਗ ਪਹਿਲਾਂ ਹੀ ਪਰਮੇਸ਼ਰ ਨੇ ਲਿਖਿਆ ਹੁੰਦਾ ਹੈ। ਸੋਈ ਭਲਾ ਨਾ ਚਾਹੂੰ ਔਰੀ। ਉਹੀ ਚੰਗਾ, ਅਸੀਂ ਕੋਈ ਹੋਰ ਹੁਣ ਵਿਆਹ ਨੀ ਕਰਾਉਣੇ, ਹੋਰ ਨੀ ਸਹੇੜਨੀ ਹੈ ਕੋਈ। ਜਹ ਰਾਖ ਰਹਿ ਹਾਂ ਤੇ ਠੌਰੀ। ਬਾਕੀ ਮਾਤਾ ਜਿੱਥੇ ਪਰਮੇਸ਼ਰ ਰੱਖੇਗਾ ਜਿਸ ਜਗ੍ਹਾ, ਉੱਥੇ ਅਸੀਂ ਰਹਾਂਗੇ ਉਹਦੇ ਹੁਕਮ ਵਿੱਚ। ਰਹਿਣ ਜਾਨ ਹਮਰੇ ਕਰ ਨਾਹੀ। ਇਹ ਮਾਤਾ ਸੱਚ ਕਹਿੰਦੇ ਆ, ਰਹਿ ਪੈ ਜਾਣਾ ਜਾਂ ਘਰ ਤੋਂ ਬਾਹਰ ਚਲੇ ਜਾਣਾ, ਇਹ ਸਾਡੇ ਵੱਸ ਦੀ ਗੱਲ ਨਹੀਂ। ਸ੍ਰੀ ਕਰਤਾਰ ਅਧੀਨ ਅੰਗ ਆਹੀ। ਇਹ ਤਾਂ ਸਭ ਕੁਝ ਪਰਮੇਸ਼ਰ ਦੇ ਵੱਸ ਹੈ, ਉਹਦੇ ਅਧੀਨ ਹੈ। ਜਿੱਥੇ ਉਹ ਲਿਜਾਂਦਾ ਉੱਥੇ ਸਾਨੂੰ ਉਹਦੇ ਵੱਸੋਂ ਜਾਣਾ ਪੈਂਦਾ, ਜਿੱਥੇ ਰੱਖਦਾ ਉੱਥੇ ਰਹਿਣਾ ਪੈਂਦਾ ਹੈ। ਜਹ ਚਾਹਤ ਸੋ ਤਹਾਂ ਪਠਾਵੇ। ਇਹ ਮਾਤਾ ਸੱਚ ਕਹਿੰਦੇ, ਜਿੱਥੇ ਪਰਮੇਸ਼ਰ ਚਾਹੁੰਦਾ ਉੱਥੇ ਸਾਨੂੰ ਭੇਜ ਦਿੰਦਾ ਹੈ। ਜਿਸ ਬਿਨ ਏਕੋ ਬੋਲ ਨ ਆਵੇ। ਇਹ ਮਾਤਾ, ਜਿਸ ਪਰਮੇਸ਼ਰ ਤੋਂ ਬਗੈਰ ਤਾਂ ਇੱਕ ਵਚਨ ਵੀ ਜਵਾਨ ਤੋਂ ਕਹਿੰਦੇ ਨਹੀਂ ਆ ਸਕਦਾ, ਨਹੀਂ ਨਿਕਲ ਸਕਦਾ। ਹਿਤਕਾਰ ਕਾਲੂ ਕਹਿ ਸੁਣ ਤਾਤਾ। ਮਾਂ ਚੁੱਪ ਕਰ ਗਈ। ਉਸ ਤੋਂ ਬਾਅਦ ਫਿਰ ਮੋਜਾ ਕਰਕੇ ਪਿਤਾ ਕਹਿਣ ਲੱਗਿਆ, ਹੇ ਸੁਪੁੱਤਰ ਗੁਰੂ ਨਾਨਕ, ਛੱਡ ਅਵਈਆਂ ਕਰ ਹੈ ਜੋ ਬਾਤਾਂ। ਲਿਆ ਜਿਹੜੀਆਂ ਅਵੈੜਤਾਂ ਵਾਲੀਆਂ ਗੱਲਾਂ ਜੀਆਂ ਤੂੰ ਕਰਦਾ ਨਾ, ਹੁਣ ਤੂੰ ਛੱਡ ਦੇ। ਵੇਖ ਫਕੀਰੀ ਤਨ ਤੇ ਤਿਆਗ। ਜਿਹੜਾ ਫਕੀਰਾਂ ਵਾਲੇ ਕੱਪੜੇ ਜੇ ਪਾਈ ਫਿਰਦਾ, ਇਹ ਵੀ ਲਾ ਕੇ ਭਰੇ ਸੁੱਟ। ਸਦਨ ਕ੍ਰਿਤ ਮਹਿਮਾਨ ਅਨੁਰਾਗ। ਜਿਹੜਾ ਕਰਦਾ ਕੰਮ ਧੰਦਾ ਨਾ, ਉਹਦੇ ਵਿੱਚ ਮਨ ਦਾ ਪ੍ਰੇਮ ਕਰ। ਜਬ ਕੇ ਬਿਛੜੇ ਮਿਲ ਗਏ ਅਵੇ। ਅਗਲਾ ਪੁੱਤਰਾ, ਜਦੋਂ ਦਾ ਤੂੰ ਸੁਲਤਾਨਪੁਰ ਤੋਂ ਗਿਆ ਉਦੋਂ ਤੋਂ ਤੂੰ ਵਿਛੜਿਆ ਹੈ, ਹੁਣ ਕਿਤੇ 12 ਸਾਲ ਤੂੰ ਆ ਕੇ ਮਿਲਿਆ ਹੈ। ਅਬ ਬਿਛੜਾ ਹੋਗੇ ਮਿਲਣਾ ਕਬੈ। ਜੇ ਹੁਣ ਪੁੱਤਰ ਵਿਛੜ ਗਏ ਫਿਰ ਕਦੋਂ ਮਿਲਣਾ ਭਲਾ ਹੋਊਗਾ। ਮੇਲਾ ਹੋਏ ਕਿ ਬਹਰੋ ਨਾਹੀ। ਮੈਨੂੰ ਤਾਂ ਇਹ ਲੱਗਦਾ ਵੀ ਜੇ ਹੁਣ ਚਲੇ ਜਾਏ ਫਿਰ ਮੁੜ ਕੇ ਮੇਲਾ ਜੋਲਾ ਹੋਇਆ ਕਿ ਨਾਹੀ ਹੋਵੇ। ਬਿਰਧ ਭਏ ਬਲ ਨਹਿ ਤਨ ਮਾਹੀ। ਕਿਉਂਕਿ ਮੇਰਾ ਸਰੀਰ ਬਿਰਧ ਹੋ ਗਿਆ, ਸਰੀਰ ਵਿੱਚ ਹੁਣ ਕੋਈ ਬਲ ਹੀ ਨਹੀਂ ਰਿਹਾ, ਮੈਂ ਤਾਂ ਤੁਰ ਫਿਰ ਵੀ ਨਹੀਂ ਸਕਦਾ। ਵੈਸ ਬਤੀਤ ਗਈ ਮਮ ਸਾਰੀ। ਇਸ ਪੁੱਤਰ ਬਿਰਧ ਹੋ ਗਿਆ, ਮੇਰੀ ਤਾਂ ਸਾਰੀ ਉਮਰ ਹੁਣ ਲੰਘ ਹੀ ਗਈ ਹੈ, ਪੂਰੀ ਹੋਈ ਚੱਲੀ। ਜਰਾ ਗ੍ਰਾਸ ਲਈਏ ਦੇਹੇ ਹਮਾਰੀ। ਮੇਰੇ ਸਰੀਰ ਵੱਲੀ ਤਾਂ ਦੇਖੋ ਨਾ, ਕਹਿੰਦੇ ਬੁੱਢਪੁਣੇ ਨੇ ਇਹਨੂੰ ਫੜ ਲਿਆ, ਚਿੱਟਾ ਦੜਾ ਹੋਇਆ ਪਿਆ, ਧੌਲੇ ਵੀ ਚਿੱਟੇ, ਜਿਹੜੀਆਂ ਇੰਨੀਆਂ ਪੈਰੀਆਂ, ਮੂੰਹ ਤੇ ਲੱਤਾਂ ਤੇ ਡਿਕਟੋਲੇ ਦੇ ਖਾਨਾ, ਘੋੜੀ ਤੇ ਮਸਾਂ ਚੜ ਕੇ ਆਇਆ ਹਾਂ। ਅੰਤ ਸਮਾਂ ਆਪ ਭਇਓ ਸਮੀਪਾ। ਮੈਨੂੰ ਤਾਂ ਉਹ ਦੱਸਦਾ ਵੀ ਅੰਤ ਦਾ ਸਮਾਂ, ਮਰਨ ਦਾ ਸਮਾਂ ਮੇਰੇ ਨੇੜੇ ਆ ਗਿਆ ਹੋਇਆ। ਸੁਣ ਬੋਲੇ ਬੇਦੀ ਕੁਲ ਦੀਪਾ। ਹਾਂ ਪਿਤਾ ਜੀ, ਤਾਂ ਸੁਣ ਕੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਫਿਰ ਇਉਂ ਬੋਲੇ, ਮਾਰੂ ਮਹੱਲਾ ਪਹਿਲਾ ਪਿੱਛੋਂ ਰਾਤੀ ਸੱਦੜਾ। ਮਹਾਰਾਜ ਕਹਿੰਦੇ ਵੀ ਪਿਤਾ ਜੀ, ਤੂੰ ਵੀ ਮੌਤ ਨੇੜੇ ਆਈ ਸਮਝਦਾ ਹੈ, ਪਿੱਛੋਂ ਰਾਤੀ ਸਦਰਾ, ਵੀ ਹੁਣ ਤੇਰੀ ਪਿਛਲੀ ਰਾਤ ਹੈ, ਤੇਰੀ ਬਿਰਧ ਅਵਸਥਾ ਪਿਛਲੀ ਰਾਤ ਵਾਂਗ ਹੈ। ਕਹਿੰਦੇ ਪਿਛਲ ਰਾਤੀ ਜਦੋਂ ਪਿਛਲੀ ਰਾਤ ਹੋਵੇ, ਮਗਰਲੀ ਰਾਤ ਹੋਵੇ, ਪਰਮੇਸ਼ਰ ਵੱਲੋਂ ਇਹ ਸਭ ਨੂੰ ਸਦੜਾ ਹੈ, ਸੁਨੇਹਾ ਆਵਾਜ਼ਾ ਹੁਕਮ ਹੈ। ਨਾਮ ਖਸਮ ਕਾ ਲੇ। ਇਸ ਕਰਕੇ ਪਿਛਲੀ ਰਾਤ ਉੱਠ ਕੇ ਨਾਮ ਮਾਲਕ ਦਾ ਲੈਣਾ ਚਾਹੀਦਾ, ਜਿਹੜੀ ਬਿਰਧ ਅਵਸਥਾ ਜਿਹੜੀ ਹੋ ਗਈ ਸਮਝ ਲਓ ਪਿਛਲੀ ਰਾਤ ਹੀ ਹੈ। ਹੁਣ ਬਿਰਧ ਅਵਸਥਾ ਵਿੱਚ ਤਾਂ ਤੂੰ ਪਰਮੇਸ਼ੁਰ ਦਾ ਨਾਮ ਲਿਆ ਕਰ, ਰੱਬ ਰੱਬ ਕਰਿਆ ਕਰ, ਜਾਂ ਇਸੇ ਤਰ੍ਹਾਂ ਜਿਹੜੀ ਕਲਯੁਗ ਹੈ ਇਹ ਵੀ ਪਿਛਲੇ ਯੁੱਗ ਦੀ ਪਿਛਲਾ ਸਭ ਤੋਂ ਚੌਥਾ ਹੈ, ਇਸ ਕਰਕੇ ਕਲਯੁਗ ਦਾ ਇਹ ਪਿਛਲੀ ਰਾਤ ਵਾਂਗ ਹੈ। ਪਰਮੇਸ਼ੁਰ ਵੱਲੋਂ ਸਦਰਾ ਆਵਾਜ਼ਾ ਹੁਕਮ ਹੈ ਵੀ ਭਾਈ ਕਲੂ ਆਇਓ ਇੱਕ ਨਾਮ ਬੋਵੋ ਬੋਵੋ, ਇਹ ਨਾਮ ਮਾਲਕ ਦਾ ਤੂੰ ਲਿਆ ਕਰ ਤੜਕੇ ਉੱਠ ਕੇ। ਖੇਮੇ ਸ਼ਤਰ ਸਰਾਏ ਚੇ, ਫਿਰ ਜੇ ਤੂੰ ਮਾਲਕ ਦਾ ਨਾਮ ਲਏਗਾ ਪਰਮੇਸ਼ਰ ਕਹਿੰਦੇ ਖੇਮੇ ਸ਼ਤਰ ਸਰਾਏ ਤੇ, ਇਹ ਖੇਮਾ ਦੇ ਤੈਨੂੰ ਤੂੰ ਮਿਲ ਜਾਣਗੇ, ਤੇਰੇ ਅੰਦਰ ਸਹਾਰਨ ਸ਼ਕਤੀ ਆ ਜਾਏਗੀ। ਇਸੇ ਤਰ੍ਹਾਂ ਜਿਹੜਾ ਸ਼ਤਰ ਜਸ ਦੇ ਸ਼ਤਰ ਝੁੱਲਣਗੇ, ਅਤੇ ਇਸੇ ਤਰ੍ਹਾਂ ਸਰਾਏ 'ਚ ਸਿਰ ਜਿਹੜੀ ਸਿਫਤ ਦੀਆਂ ਘਨਾਤਾਂ ਮਿਲ ਜਾਣਗੀਆਂ, ਹਰ ਪਾਸੇ ਤੇਰੀ ਸਿਫਤ ਹੋਵੇਗੀ। ਦਿਸਨ ਰੱਥ ਪੀੜੇ, ਹਾਂਜੀ ਕੰਨਾਂ ਮੁਰਤਾਂ ਦੀਆਂ ਘਨਾਤਾਂ ਮਿਲਣਗੀਆਂ। ਦਿਸਨ ਰੱਥ ਪੀੜੇ, ਸਰਵਣ ਮੰਨਣ ਦਿਆਸ ਰੂਪੀ ਜਿਹੜੇ ਰੱਥ ਹੈ ਇਹ ਘੋੜੇ ਧਰਮ ਸੰਤੋਖ ਰੂਪੇ ਦੇ ਜੁੜੇ ਸਹਿ ਤੈਨੂੰ ਦਿਸਣਗੇ, ਇਹ ਪ੍ਰਾਪਤ ਹੋਣਗੇ। ਜਿਨੀ ਤੇਰਾ ਨਾਮ ਧਿਆਇਆ, ਪਰਮੇਸ਼ਰ ਜਿਨ੍ਹਾਂ ਨੇ ਪਿਛਲੀ ਰਾਤੀ ਉੱਠ ਕੇ ਤੇਰਾ ਨਾਮ ਧਿਆਇਆ ਹੈ, ਤਿੰਨ ਕੋ ਸੱਦ ਮਿਲੇ, ਉਹਨਾਂ ਨੂੰ ਕਹਿੰਦੇ ਸੱਦ ਕੇ ਆਵਾਜ਼ ਮਾਰ ਕੇ ਬੁਲਾ ਕੇ ਮਿਲਦੇ ਸਭ ਕੁਛ। ਬਾਬਾ ਮੈਂ ਕਰਮਹੀਣ ਕੂੜਿਆਰ, ਇਸ ਕਰਕੇ ਹੇ ਬਾਬਾ ਪਿਤਾ ਬਜ਼ੁਰਗ, ਮੈਂ ਤਾਂ ਕਰਮਾਂ ਤੋਂ ਹੀਣਾ ਹਾਂ, ਝੂਠ ਦਾ ਘਰ ਝੂਠ ਬੋਲਣ ਵਾਲਾ ਹੈ। ਉਹ ਆਖ ਪਰਮੇਸ਼ਰ ਨੂੰ ਨਾਮ ਨਾ ਪਾਇਆ ਤੇਰਾ, ਪਰਮੇਸ਼ਰ ਮੈਂ ਆਪ ਜੀ ਦਾ ਜਿਹੜਾ ਨਾਮ ਜਪਣਾ ਨਹੀਂ ਪਾਇਆ ਹੈ। ਅੰਧਾ ਭਰਮ ਭੂਲਾ ਮਨ ਮੇਰਾ, ਮੇਰਾ ਜਿਹੜਾ ਮਨ ਹੈ ਅੰਧਾ ਅਗਿਆਨੀ ਹੈ, ਭਰਮ ਵਿੱਚ ਪੈ ਕੇ ਭੁੱਲ ਗਿਆ ਹੈ, ਭੁੱਲਿਆ ਹੋਇਆ ਹੈ। ਰਹਾਓ ਸਾਧ ਕੀਤੇ ਦੁੱਖ ਪਰ ਫੁੜੇ, ਜਿਹੜੇ ਜਵਾਨ ਦੇ ਨਾਲ ਤਰ੍ਹਾਂ ਤਰ੍ਹਾਂ ਦੇ ਸਵਾਦ ਲੈਣਾ ਕੀਤੇ, ਇਹਨਾਂ ਕਰਕੇ ਤਾਂ ਜਿਹੜੇ ਦੁਖੀ ਪ੍ਰਫੁੱਲਤ ਹੁੰਦੇ, ਇਹਨਾਂ ਕਰਕੇ ਤਾਂ ਦੁੱਖਾਂ ਵਿੱਚ ਹੀ ਪਰ ਵਿਸ਼ੇਸ਼ ਕਰਕੇ ਫੜੇ ਕੀ ਫੜਿਆ ਜਾਂਦਾ, ਪਕੜਿਆ ਜਾਂਦਾ ਹੈ ਮਨੁੱਖ। ਪੂਰਬ ਲਿਖੇ ਮਾਏ, ਹੇ ਮਾਤਾ ਵਲ ਸੰਤੋ, ਇਹ ਪੂਰਬਲੇ ਲਿਖਾਂ ਅਨੁਸਾਰ ਮਿੜ ਮੁੜ ਜਾਂਦੇ ਹਨ। ਸੁਖ ਥੋੜੇ ਦੁੱਖ ਅਗਲੇ, ਹਾਂ ਕਹਿੰਦੇ ਸੁਖ ਰੂਪ ਜਿਹੜੇ ਸੁਖ ਥੋੜੇ ਹੁੰਦੇ ਹੈ, ਸੁਖ ਰੂਪ ਕਰਮ ਘੱਟ ਕੀਤੇ ਹੁੰਦੇ, ਪਾਪ ਰੂਪ ਕਰਮ ਬਹੁਤੇ ਕੀਤੇ, ਜਿਸ ਕਰਕੇ ਦੁੱਖ ਬਹੁਤੇ ਭੋਗਣੇ ਪੈਂਦੇ। ਦੁਖੇ ਦੁੱਖ ਵਿਹਾਏ, ਇਸ ਤਰ੍ਹਾਂ ਦੁਖੀ ਦੁੱਖ ਦੇ ਵੀ ਸਾਰੀ ਜ਼ਿੰਦਗੀ ਜਿਹੜੀ ਵਿਹਾ ਜਾਂਦੀ ਲੰਘ ਜਾਂਦੀ ਹੈ। ਵਿਛੜਿਆ ਕਾ ਕਿਆ ਵਿਛੜੈ, ਜਿਹੜਾ ਵਿਛੜਿਆ ਹੋਇਆ ਉਹਦਾ ਭਲਾ ਹੋਰ ਭਲਾ ਕਿਆ ਵਿਛੜਨਾ ਹੈ। ਉਹ ਤਾਂ ਜਿਹੜਾ ਪਰਮੇਸ਼ਰ ਨਾਲੋਂ ਗੁਰੂ ਨਾਲੋਂ ਵਿਛੜ ਗਿਆ ਉਹ ਤਾਂ ਸਭ ਤੋਂ ਹੀ ਵਿਛੜ ਗਿਆ, ਜਿਹੜਾ ਵਿਛੜ ਗਿਆ ਉਹਦਾ ਹੋਰ ਭਲਾ ਕੀ ਵਿਛੜਨਾ ਵਿਛੋੜਾ ਹੋਣਾ। ਮਿਲਿਆ ਕਾ ਕਿਆ ਮੇਲ, ਜਿਹੜਾ ਗੁਰੂ ਪਰਮੇਸ਼ਰ ਨਾਲ ਨਾਮ ਨਾਲ ਮਿਲਿਆ ਉਹਦਾ ਭਲਾ ਹੋਰ ਕੀ ਮੇਲ ਮਿਲਣਾ ਹੈ, ਉਹ ਤਾਂ ਮਿਲ ਗਿਆ ਸਭ ਤਰ੍ਹਾਂ ਕਰਕੇ ਪੂਰਾ। ਵਿਛੜਿਆ ਕਾ ਕਿਆ ਵਿਛੜੈ, ਜਿਹੜੇ ਗੁਰੂ ਪਰਮੇਸ਼ਰ ਤੋਂ ਵਿਛੜਿਆ ਹੋਇਆ ਉਹਦੇ ਨਾਲ ਕੀ ਕਰੇ, ਕਹਿੰਦੇ ਵਿਛੜ ਜਾਓ ਤੂੰ, ਵਿਛੜ ਜਾਓ ਉਦੋਂ ਪਰੇ ਹੋ ਜਾਵੇ। ਮਿਲਿਆ ਕਾ ਕਿਆ ਮੇਲ, ਜਿਹੜਾ ਗੁਰੂ ਪਰਮੇਸ਼ਰ ਨਾਮ ਨਾਲ ਮਿਲਿਆ ਹੈ ਉਹਦੇ ਨਾਲ ਕੀ ਕਰੇ, ਕਹਿੰਦੇ ਮੇਲ ਜੋਲ ਕਰੇ, ਉਹਨਾਂ ਨਾਲ ਮਿਲ ਕੇ ਬੈਠੇ। ਸਾਹਿਬ ਸੋ ਸਾ ਲਾਹੀ ਹੈ, ਉਹਨਾਂ ਨਾਲ ਮਿਲ ਕੇ ਜਿਹੜਾ ਮਾਲਕ ਉਹਦੀ ਸਲਾਹਤਾ ਕਰਨੀ ਚਾਹੀਏ। ਜਿਨ ਘਰ ਦੇਖਿਆ ਖੇਲ, ਸੰਸਾਰ ਦਾ ਖੇਲ ਜਾ ਬਣਾ ਕੇ ਦੇਖਣਾ ਕੀਤਾ, ਦੇਖਭਾਲ ਕੀਤੀ ਹੈ। ਸੰਜੋਗੀ ਮੇਲਾਵੜਾ, ਜਿਹੜਾ ਗੁਰੂ ਦਾ ਸੰਜੋਗੀ ਹੈ ਉਹਨੂੰ ਪਰਮੇਸ਼ਰ ਦਾ ਮਿਲਾਪ ਹੋ ਜਾਂਦਾ ਹੈ। ਤਨ ਕੀਤੇ ਭੋਗ, ਉਹਨਾਂ ਨੇ ਸਰੀਰ ਦੇ ਨਾਲ ਬ੍ਰਹਮ ਆਨੰਦ ਨੰਦ ਦੇ ਤਾਈਂ ਭੋਗਣਾ ਕੀਤਾ ਹੈ, ਬ੍ਰਹਮ ਆਨੰਦ ਮੰਨਣਾ ਕੀਤਾ ਹੈ ਸਰੀਰ ਦੇ ਨਾਲ ਹੀ। ਜਾਂ ਇਹ ਸੰਜੋਗੀ ਮੇਲਾਵੜਾ, ਜਿਹੜਾ ਸਿਮਰਨ ਨਾਮ ਦਾ ਸੰਜੋਗੀ ਸਾਧ ਸੰਗ ਦਾ ਸੰਜੋਗੀ ਹੋਇਆ ਉਹਨਾਂ ਨੂੰ ਪਰਮੇਸ਼ਰ ਦਾ ਮਿਲਾਪ ਹੁੰਦਾ ਹੈ, ਅਤੇ ਜਿਹਨਾਂ ਨੇ ਇਹ ਸਰੀਰ ਨਾਲ ਭੋਗ ਭੋਗਣਾ ਕੀਤੇ ਉਹ ਦੁਖੀ ਭੋਗਦੇ ਹਨ ਵਿਜੋਗੀ ਮਿਲ ਵਿਛੜੇ, ਜਿਹੜੇ ਕੋਈ ਗੁਰੂ ਦੇ ਵਿਜੋਗੀ ਹਨ ਉਹ ਮਿਲਣ ਵੱਲੋਂ ਵਿਛੜ ਗਏ ਹਨ। ਨਾਨਕ ਭੀ ਸੰਜੋਗ, ਜਿਨ੍ਹਾਂ ਨੇ ਗੁਰੂ ਦੇ ਨਾਲ ਸੰਜੋਗ ਕਰ ਲਿਆ, ਉਪਦੇਸ਼ ਲੈ ਲਿਆ, ਵੀ ਪੁਨਾ ਫਿਰ ਉਹਨਾਂ ਦਾ ਵਾਹਿਗੁਰੂ ਦੇ ਨਾਲ ਮਿਲਾਪ ਹੋ ਸਕਦਾ ਹੈ। ਚੌਪਈ ਸੁਣ ਕਾਲੂ ਤਬ ਤੂੰ ਸ਼ਨ ਕੀ ਨਹੀਂ। ਇਸ ਤਰ੍ਹਾਂ ਮਹਾਰਾਜ ਤੋਂ ਜਿਹੜਾ ਸ਼ਬਦ ਉਚਾਰਨ ਕੀਤਾ ਸੁਣ ਕੇ ਪਿਤਾ ਕਾਲੂ ਜੀ ਨੇ ਚੁੱਪ ਧਾਰਨ ਕਰ ਲਈ। ਪੁਨ ਜਨਨੀ ਕਹਿ ਹੋਇਆ ਮਨ ਦੀਨ, ਫਿਰ ਮਾਤਾ ਤ੍ਰਿਪਤਾ ਮਨ ਵਿੱਚ ਬਹੁਤ ਆਇਨ ਮਾਣੀ ਜੀ ਹੋ ਕੇ ਕਹਿਣ ਲੱਗਣ ਲੱਗ ਪਈ ਹੈ। ਸੰਤ ਸੁਭਾਅ ਹੈ ਸੁਤ ਤੇਰਾ, ਇਸ ਪੁੱਤਰ ਗੁਰੂ ਨਾਨਕ ਸਾਹਿਬ ਤੇਰਾ ਜਿਹੜਾ ਸਵਾਇ ਸਾਧੂਆਂ ਸੰਤਾਂ ਵਾਲਾ ਹੈ। ਆਪਕੇ ਬਚਨ ਮਾਨੀਏ ਮੇਰਾ, ਲੋ ਹੁਣ ਦੀ ਵਾਰੀ ਤਾਂ ਮੇਰੇ ਮਾਂ ਦਾ ਬਚਨ ਤੁਸੀਂ ਮਾਨੀ ਲਈਏ ਨਾ। ਸਦਨ ਵਿਖੇ ਕੋ ਦਿਨ ਚੱਲ ਰਹੀਏ, ਪੀਏ ਵੀ ਘਰ ਵਿੱਚ ਚੱਲ ਕੇ ਕੁਝ ਕੁ ਦਿਨ ਤਾਂ ਜ਼ਰੂਰ ਰਹਿ ਪਈਏ। ਗਮਨ ਕਰਨ ਕੋ ਹੱਠ ਨਹਿ ਗਹੀਏ, ਤੁਸੀਂ ਹੁਣ ਕਹਿੰਦੇ ਵੀ ਬਾਹਰੋਂ ਬਾਹਰੋਂ ਜਾਣਾ, ਬਾਹਰ ਜਾਣ ਦਾ ਹੱਠ ਨਾ ਫੜੀਏ। ਪੂਰਨ ਕਰ ਆਬ ਲਾਖ ਹਮਾਰੀ, ਪੁੱਤਰ ਇਹ ਮੇਰੀ ਮਾਂ ਦੀ ਅਵਲਾਖਾ ਕਾਸ਼ ਹੈ, ਜ਼ਰੂਰ ਪੂਰੀ ਚੱਲਦੇ ਹੋ। ਸਮਾਂ ਬਿਤਾਵੋ ਹੋ ਦ੍ਰਿਸ਼ਟ ਅਗਾਰੀ, ਉਹ ਕੀ ਹੈ ਵੀ ਘਰ ਵਿੱਚ ਰਹਿ ਕੇ ਮੇਰੇ ਨਿਗਾਹ ਦੇ ਸਾਹਮਣੇ ਰਹਿ ਕੇ ਤੇ ਸਮਾਂ ਬਿਤਾਓ ਲੰਘਾਓ। ਤੁਝ ਬਿਲੋਕ ਮੈਂ ਨਹੀਂ ਅਗਾਈ, ਇਸ ਪੁੱਤਰ ਮੈਂ ਸੱਚ ਕਹਿ ਰਹੀ ਹਾਂ, ਜਦੋਂ ਤੋਂ ਤੁਸੀਂ ਜੰਮੇ ਉਦੋਂ ਤੋਂ ਲੈ ਕੇ ਮੈਂ ਤੁਹਾਨੂੰ ਦੇਖ ਦੇਖ ਕੇ ਰੱਜੀ ਨਹੀਂ ਹੈ। ਵਿਛੜੇ ਹੀ ਸਭ ਬੈਸ ਬਿਤਾਈ, ਕਹਿੰਦੇ ਵਿਛੜਿਆ ਹੋਏ ਸਾਰੀ ਮੈਂ ਉਮਰ ਨੂੰ ਦੱਸ ਦਿੱਤੀ ਹੈ। ਸੁਲਤਾਨਪੁਰ ਚਲੇ ਗਏ, ਫਿਰ ਉੱਥੋਂ ਤੁਸੀਂ ਬਾਹਰ ਨੂੰ ਚਲੇ ਗਏ, ਇਸ ਤਰ੍ਹਾਂ ਵਿਛੜੀ ਉਮਰ ਲੰਘ ਗਈ ਹੋਈ ਹੈ। ਬਿਰਧ ਭਾਈ ਮਨ ਬਹੁਤ ਲਲਚਾਵਾ, ਹੁਣ ਮੈਂ ਮਾਂ ਬਿਰਧ ਹੋ ਗਈ, ਮੇਰਾ ਮਨ ਬਹੁਤ ਚਾਵਾਨ ਹੈ। ਅਬ ਲਾਖਤ ਨਿਸ ਦਿਵਸ ਬਿਤਾਵਾ, ਕਦੋਂ ਗੁਰੂ ਨਾਨਕ ਸਾਹਿਬ ਸਪੁੱਤਰ ਆਉਣ, ਕਦੋਂ ਮੈਂ ਉਹਨਾਂ ਨੂੰ ਦੇਖਾਂ। ਉਹ ਮੈਂ ਆਪਣਾ ਜਨਮ ਬਿਹਾਤ ਅਸੀਂ ਪੂਰਾ ਕਰ ਦਿੱਤਾ ਹੈ। ਸੁਣ ਜਨਨੀ ਕੀ ਇਸ ਬਿਧ ਬਾਣੀ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਤਰ੍ਹਾਂ ਮਾਤਾ ਦੇ ਬਚਨਾਂ ਨੂੰ ਸੁਣ ਕੇ ਦਇਆ ਧਾਰ ਸ੍ਰੀ ਨਾਨਕ ਮਾਨੀ, ਮਹਾਰਾਜ ਨੇ ਅੰਦਰ ਦਇਆ ਧਾਰੀ ਹੈ ਤੇ ਉਸ ਵੇਲੇ ਸਤ ਬਚਨ ਕਹਿ ਦਿੱਤਾ ਵੀ ਚੰਗਾ ਮਾਤਾ ਚੱਲਦੇ ਘਰ ਨੂੰ। ਤਹਿਤ ਉੱਠ ਗਮਨੇ ਤਿੰਨ ਸੰਗਾ, ਭਾਈ ਬਾਲਾ ਜੀ ਦੇ ਪਿਤਾ ਦੇ ਖੂਹ ਦੇ ਥਾਂ ਤੋਂ ਉੱਠ ਕੇ ਗੁਰੂ ਮਹਾਰਾਜ ਮਾਤਾ ਨਾਲ ਅੱਗੇ ਅੱਗੇ ਹੋ ਕੇ ਚੱਲ ਪਏ। ਸਭ ਕੇ ਉਰ ਭਾ ਹਰਖ ਉਮੰਗਾ, ਜਿੰਨੇ ਬਾਕੀ ਆਏ ਸਨ ਮਹਾਰਾਜ ਨੂੰ ਚਲਦਿਆਂ ਦੇਖ ਕੇ ਸਾਰਿਆਂ ਦੇ ਹਿਰਦਿਆਂ ਵਿੱਚ ਖੁਸ਼ੀਆਂ ਚੜ ਗਈਆਂ, ਉਤਸ਼ਾਹ ਹੋ ਗਿਆ ਵੀ ਬਹੁਤ ਚੰਗੀ ਗੱਲ ਹੋਈ। ਆਨ ਸਦਨ ਮਹਿ ਪ੍ਰਭੂ ਸੁਹਾਏ, ਗੁਰੂ ਨਾਨਕ ਸਾਹਿਬ ਜੀ ਆਪਣਾ ਜਿਹੜਾ ਸੋਹਣਾ ਮਕਾਨ ਨਵਾਂ ਬਣਿਆ ਉਹਦੇ ਵਿੱਚ ਆ ਕੇ ਸੋਭਨੀਕ ਹੋ ਗਏ, ਸਜ ਗਏ। ਸੁਣ ਕੇ ਲੋਕ ਮਿਲਨ ਬਹੁ ਆਏ, ਗੁਰੂ ਨਾਨਕ ਸਾਹਿਬ ਜੀ ਆਏ ਹਨ, ਸੁਣ ਸੁਣ ਕੇ ਬਹੁਤੇ ਲੋਕ ਮਿਲਣ ਲਈ ਵੀ ਆ ਪਹੁੰਚੇ। ਬੰਦਨ ਕਰ ਹੈ ਜੋਰ ਦੁਆ ਪਾਨਾ, ਜਿਹੜੇ ਕੋਈ ਸ਼ਰਧਾਲੂ ਹੈ ਦੋਵੇਂ ਹੱਥ ਜੋੜ ਜੋੜ ਕੇ ਮਹਾਰਾਜ ਨੂੰ ਨਮਸਕਾਰਾਂ ਕਰਦੇ। ਯਥਾ ਯੋਗ ਸਭ ਕੋ ਸਨਮਾਨ, ਨਾਨਕ ਸਾਹਿਬ ਜਿਸ ਤਰ੍ਹਾਂ ਯੋਗਤਾ ਬਣਦੀ ਸਭ ਦਾ ਸਨਮਾਨ ਕਰਦੇ। ਦੋਹਰਾ ਲਾਲੂ ਕਿਹਠਾ ਕਾਮ ਕੋ, ਗੁਰੂ ਨਾਨਕ ਸਾਹਿਬ ਦਾ ਜਿਹੜਾ ਚਾਚਾ ਲਾਲੂ ਸੀ ਕਿਸੇ ਥਾਂ ਤੇ ਕੰਮ ਕਰਨ ਵਾਸਤੇ, ਗਯੋ ਸੁਣਿਓ ਤੇ ਹਿਠਾਏ, ਉਹ ਗਿਆ ਹੋਇਆ ਸੀ ਉਸ ਥਾਂ ਤੇ ਜਦੋਂ ਸੁਣਿਆ ਵੀ ਗੁਰੂ ਨਾਨਕ ਸਾਹਿਬ ਜੀ ਘਰ ਆ ਪਹੁੰਚੇ। ਰਸਾ ਪਾਦ ਤੂਰਨ ਧਰੇ, ਜਿਹੜੇ ਚਾਚਾ ਲਾਲੂ ਜੀ ਨੇ ਧਰਤੀ ਦੇ ਜਿਹੜੇ ਪੈਰ ਹੈ ਬੜੇ ਤੇਜ਼ੀ ਨਾਲ ਰੱਖੇ ਤੇ ਚੱਲਿਆ ਹੈ। ਮਿਲਿਓ ਆਨ ਬਹੁ ਪਾਏ, ਬਹੁਤ ਹੀ ਪ੍ਰੇਮ ਪਿਆਰ ਨਾਲ ਆ ਕੇ ਸਤਿਗੁਰੂ ਨੂੰ ਮਿਲਿਆ ਜੁੜਿਆ ਹੈ। ਚੌਪਈ ਭੀਰ ਭੂਰ ਭੀ ਅਜਰ ਮਜਾਰੀ, ਗੁਰੂ ਨਾਨਕ ਸਾਹਿਬ ਜੀ ਦੇ ਘਰੇ ਆਉਣ ਕਰਕੇ ਵਿਹੜੇ ਵਿੱਚ ਬਹੁਤ ਹੀ ਭੀੜ ਹੋ ਗਈ। ਦਰਸ਼ਨ ਹਿਤ ਆਵਹ ਨਰ ਨਾਰੀ, ਜਿੰਨੇ ਕਹਿੰਦੇ ਰਾਏ ਪੋਏ ਤਲਵੰਡੀ ਦੇ ਮਾਈ ਪਾਈ ਹੈ ਦਰਸ਼ਨ ਕਰਨ ਲਈ ਸਭ ਚਲੇ ਆਉਂਦੇ ਤਾਤਾ ਬਨ ਬਨ ਕੇ। ਕੁਸ਼ਲ ਪ੍ਰਸ਼ਨ ਕੀਨੋ ਸਭ ਤਾਈ, ਗੁਰੂ ਮਹਾਰਾਜ ਨੇ ਸਾਰਿਆਂ ਨੂੰ ਰਾਈ ਖੁਸ਼ੀ ਪੁੱਛਣਾ ਕੀਤੀ। ਬੈਠਾਰੇ ਕਹਿ ਸ੍ਰੀ ਜਗ ਸਾਈ, ਜਗ ਦੇ ਮਾਲਕ ਨੇ ਸਭ ਨੂੰ ਸਤਿਕਾਰ ਨਾਲ ਦੇ ਬਚਨ ਕਹਿ ਕੇ ਬਿਠਾਇਆ ਹੈ। ਪ੍ਰੋਹਤ ਰਾਏ ਜੇ ਆਦਮ ਲਾਨਾ, ਜਿਹੜਾ ਹਰਦਿਆਲ ਪ੍ਰੋਹਰ ਸੀ, ਇਸ ਤਰ੍ਹਾਂ ਜਿਹੜਾ ਮੁਲਾਣਾ ਭੁਲਾਉਣ ਵਾਲਾ ਸੀ, ਫਾਰਸੀ ਤੇ ਰਾਏ ਬੁਲਾਰ ਸੀ। ਤਾਂ ਪਰ ਲੋਕ ਸੋ ਨਰਨ ਬਖਾਨਾ, ਉਹ ਲੋਕਾਂ ਨੇ ਕਿਹਾ ਮਾਰਾ ਹਰਦਿਆਲ ਪੰਡਵ ਜੀ ਚਲਿਆ ਗਿਆ, ਬੁਲਾਣਾ ਵੀ ਚਲਿਆ ਗਿਆ, ਰਾਏ ਬੁਲਾਰ ਵੀ ਸ੍ਰੀ ਛੱਡ ਗਏ ਹਨ। ਸੁਣ ਸ੍ਰੀ ਨਾਨਕ ਬਚਨ ਉਚਾਰਾ, ਗੁਰੂ ਮਹਾਰਾਜ ਨੇ ਸੁਣ ਕੇ ਉਸ ਵੇਲੇ ਲੋਕਾਂ ਨੂੰ ਬਚਨ ਕਿਹਾ। ਮਿਥਿਆ ਇਹ ਪਰ ਪੰਚ ਪਸਾਰਾ, ਕਹਿੰਦੇ ਹੇ ਲੋਕੋ, ਜਿੰਨਾ ਇਹ ਸੰਸਾਰ ਹੈ ਸਭ ਮਿਥਿਆ, ਇਹ ਨਾਸ਼ਵੰਤੀ ਹੈ, ਬਿਨਸ ਜਾਤ ਇਹ ਬਾਰ ਨ ਲਾਗੈ। ਜਿਹੜਾ ਸੰਸਾਰ ਦਾ ਫਲਾਰਾ ਹੈ, ਜਾਂ ਬਿਨਸ ਜਾਂਦਾ, ਨਾਸ਼ ਹੋ ਜਾਂਦਾ, ਇਹਨੂੰ ਕੋਈ ਦੇਰੀ ਨੀ ਲੱਗਦੀ ਹੈ। ਜਾਂ ਤੇ ਸਤ ਨਾਮ ਅਨੁਰਾਗ, ਇਸ ਕਰਕੇ ਸੰਸਾਰ ਦੇ ਪਸਾਰੇ ਦਾ ਖਹਿੜਾ ਛੱਡ ਕੇ ਸਤਨਾਮ ਵਾਹਿਗੁਰੂ ਦਾ ਪ੍ਰੇਮੀ ਹੋਣਾ ਚਾਹੀਦਾ ਮਨੁੱਖ ਨੂੰ। ਸੁਪਨ ਸਮਾਨ ਰਹਿਣ ਜਗ ਮਾਹੀ, ਇਹ ਵੀ ਲੋਕ ਸੰਸਾਰ ਦੇ ਵਿੱਚ ਜਿਹੜਾ ਰਹਿਣਾ, ਇਹ ਤਾਂ ਸੁਪਨੇ ਦੇ ਸਮਾਨ ਹੀ ਹੈ। ਤਜੈ ਮੋਹ ਇਸ ਥਿਰ ਕਛ ਨਾਹੀ, ਇਸ ਕਰਕੇ ਸੰਸਾਰ ਦਾ ਮੋਹ ਛੱਡ ਦੇਣਾ ਚਾਹੀਦਾ, ਕਿਉਂਕਿ ਇੱਥੇ ਜੋ ਕੁਛ ਵੀ ਹੈ ਸਦਾ ਲਈ ਸਥਿਤ ਨਹੀਂ ਹੈ। ਭਾਉ ਭਗਤ ਜਿਨ ਮਨ ਮਹਿ ਧਾਰੀ, ਇਹ ਲੋਕੋ, ਜਿਨ੍ਹਾਂ ਨੇ ਸੰਸਾਰ ਦਾ ਮੋਹ ਛੱਡ ਕੇ ਪ੍ਰੇਮਾ ਭਗਤੀ ਮੈਨੂੰ ਵਿੱਚ ਧਾਰਨ ਕੀਤੀ ਹੈ, ਸੋ ਗਮਨੈ ਨਿਜ ਕਾਜ ਸਵਾਰੀ, ਉਹ ਆਪਣਾ ਮਨੁੱਖਾ ਜਨਮ ਦਾ ਸਫਲ ਕਰਨ ਰੂਪ ਜਿਹੜਾ ਕੰਮ ਹੈ, ਇਹਨੂੰ ਸਵਾਰ ਕੇ ਚੱਲਦੇ ਥਾਂ। ਸਦਨ ਵਿਖੈ ਨਾਰ ਮਿਲਣ ਜੋ ਆਏ, ਹਾਂ ਉਹ ਕਰਦੇ ਵੀ ਜਿਹੜੇ ਵੀ ਲੋਕ ਸਤਿਗੁਰੂ ਨੂੰ ਮਿਲਣ ਜੁਣ ਵਾਸਤੇ ਆਏ ਹੈ। ਧੰਨ ਧੰਨ ਸੁਣ ਬੈਨ ਲਾਏ, ਗੁਰੂ ਮਹਾਰਾਜ ਦੇ ਬਚਨਾਂ ਨੂੰ ਸੁਣ ਕੇ ਸਾਰਿਆਂ ਨੇ ਧੰਨ ਹੀ ਧੰਨ ਕਿਹਾ। ਗਏ ਬਾਹਰ ਉਸਤਤ ਸਭ ਕਰਹੀ, ਜਦੋਂ ਘਰਾਂ ਵਿੱਚ ਗਏ ਆ ਫਿਰ ਵੀ ਮਹਾਰਾਜ ਦੀ ਬੜੀ ਵਡਿਆਈ ਕਰਦੇ ਹਨ। ਮਹਾਂਪੁਰਖ ਇਹ ਬਚਨ ਉਚਾਰਹੀ, ਇੱਕ ਦੂਸਰੇ ਨੂੰ ਕਹਿੰਦੇ ਵੀ ਗੁਰੂ ਨਾਨਕ ਸਾਹਿਬ ਤਾਂ ਕੋਈ ਮਹਾਂਪੁਰਖ ਸਾਧੂ ਹਨ। ਰਹਿਣ ਲੱਗੇ ਸ੍ਰੀ ਗੁਰ ਘਰ ਮਾਹੀ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਆਪਣੇ ਘਰ ਦੇ ਵਿੱਚ ਰਹਿਣ ਲੱਗ ਪਏ, ਫਿਰ ਜਿਨਕੇ ਦਰਸ਼ਨ ਦੁੱਖ ਨਸਾਹੀ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦੇ ਉਦਾਰ ਕੀਤੀਆਂ ਉਹ ਗੁਣ ਗੁਣਾ ਨਸ ਜਾਂਦੇ ਭੱਜ ਜਾਂਦੇ ਹਨ। ਸ੍ਰੀ ਅੰਗਦ ਮੁਝ ਗੁਰ ਪ੍ਰਤ ਭਾਖਾ, ਹੇ ਗੁਰੂ ਅੰਗਦ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਭਾਈ ਬਾਲੇ ਤਾਈ ਉਹ ਬਚਨ ਕਿਹਾ। ਬਾਲੇ ਮਿਲ ਕੁਟੰਬ ਕਰ ਕਾਂਖਾ, ਭਾਈ ਬਾਲਾ ਮਰਦਾਨਾ ਤਾਂ ਮਹਾਰਾਜ ਘਰੇ ਮਿਲਿਆ, ਤੂੰ ਵੀ ਆਪਣੇ ਪਰਿਵਾਰ ਨੂੰ ਕਹਿੰਦੇ ਕਾਂਖਾ ਕਰਕੇ ਚਾਹਨਾ ਕਰਕੇ ਮਿਲਿਆ। ਮਿਲ ਕਰ ਤਿੰਨ ਤੂਰਨ ਚੱਲ ਆਇਓ, ਇੰਨੀ ਗੱਲ ਹੈ ਵੀ ਪਰਿਵਾਰ ਨੂੰ ਮਿਲ ਜੁਲ ਕਰਕੇ ਬੜੀ ਛੇਤੀ ਵਾਪਸ ਆ ਜਾਣਾ। ਮੋਹ ਪੰਕ ਤਿੰਨ ਜਿਨ ਫਸ ਜੀਓ ਜਈਓ, ਪਰਿਵਾਰ ਦਾ ਜਿਹੜਾ ਮੋਹ ਹੈ ਬੜਾ ਭਾਰੀ ਚਿੱਕੜ ਹੈ, ਗਾਰਾ ਹੈ, ਇਹਦੇ ਵਿੱਚ ਮਤਾਂ ਤੋਂ ਫਸ ਜਾਣਾ। ਬੇਦਨ ਕਮਲ ਵੰਸ ਕਰ ਹੰਸੂ, ਇਸ ਤਰ੍ਹਾਂ ਜੋ ਬੇਦੀਆਂ ਦੇ ਕਮਰ ਰੂਪ ਬੇਦੀਆਂ ਦੀ ਜਿਹੜੀ ਵੰਸ ਹੈ, ਕਬਲ ਵਰਗੀ ਨੂੰ ਖੜਾਉਣ ਵਾਸਤੇ ਜੋ ਸੂਰਜ ਰੂਪ ਹਨ ਗੁਰੂ ਨਾਨਕ ਸਾਹਿਬ ਜੀ, ਮੈਂ ਚੱਲਗਾ ਤਿੰਨ ਪਰ ਪ੍ਰਸੰਸੂ, ਇਹ ਗੁਰੂ ਅੰਗਦ ਸਾਹਿਬ ਜੀ ਐਸੇ ਗੁਰੂ ਨਾਨਕ ਦੀ ਮਹਿਮਾ ਵਡਿਆਈ ਕਰਦਾ, ਮੈਂ ਉਹਨਾਂ ਦਾ ਬਚਨ ਮੰਨ ਕੇ ਘਰ ਵਿੱਚ ਚਲਿਆ ਗਿਆ। ਨਿਜ ਕੁਟੰਬ ਮਿਲ ਮੋਦ ਵਡਾ ਕਰ, ਵਾਹਿਗੁਰੂ ਮਹਾਰਾਜ ਨੇ ਕਿਹਾ ਅਸੀਂ ਆਪਣੇ ਪਰਿਵਾਰ ਨੂੰ ਮਿਲ ਜੁਲ ਕੇ ਉਹਨਾਂ ਨੂੰ ਕਹਿੰਦੇ ਖੁਸ਼ੀ ਵਧਾ ਕੇ, ਆਵਤ ਭਾਹਾਂ ਢਿੱਗ ਕਰ ਨਾ ਕਰ, ਕਿਰਪਾ ਦੀ ਖਾਣ ਸਤਿਗੁਰੂ ਉਹਨਾਂ ਦੇ ਕੋਲ ਫੇਰ ਝਟਪਟ ਹੀ ਵਾਪਸ ਆ ਗਿਆ। ਦੋਹਰਾ ਸਿੰਘ ਬਾਹਨੀ ਮਾਤ ਜਗ, ਇਸ ਤਰ੍ਹਾਂ ਕਵਿਤਾ ਦੀ ਦਾਤੀ ਜਿਹੜੀ ਸ਼ਕਤੀ ਆ ਉਹਦਾ ਮੰਗਲ ਕਰ ਰਹੇ, ਜੋ ਸ਼ੇਰ ਦੇ ਉੱਪਰ ਸਵਾਰੀ ਕਰਨ ਵਾਲੀ ਸੰਸਾਰ ਦੀ ਮਾਤਾ ਕਹੀ ਜਾਂਦੀ ਹੈ। ਅਸ਼ਟ ਭੁਜੀ ਖਲ ਕਾਲ, ਬਾਹਾਂ ਦੁਸ਼ਟਾਂ ਦਾ ਕਾਲ ਕਰਨ ਵਾਲੀ ਮਾਰਨ ਵਾਲੀ, ਨਮਸਕਾਰ ਤੇ ਚਰਨ ਕੋ, ਇਸੇ ਸ਼ਕਤੀ ਦੇ ਚਰਨਾਂ ਤੇ ਨਮਸਕਾਰ ਹੈ। ਉਚਰੋਂ ਕਥਾ ਰਸਾਲ, ਜਿਹੜੀ ਬੜੀ ਰਸਾਂ ਦਾ ਘਰ ਹੈ, ਗੁਰੂ ਨਾਨਕ ਸਾਹਿਬ ਦੀ ਕਥਾ ਮੈਂ ਉਚਾਰਨ ਕਰਦਾ ਹਾਂ, ਜਾਂ ਪਰਮੇਸ਼ਰ ਦੀ ਜਿਹੜੀ ਸੱਤਾ ਹੈ ਉਹਦੀ ਮਹਿਮਾ ਦਾ ਮੰਗਲ ਹੈ, ਜੋ ਪਰਮੇਸ਼ਰ ਦੀ ਚੇਤਨ ਸੰਗਤਾ ਹੈ ਉਹ ਹੰਕਾਰ ਰੂਪੀ ਸ਼ੇਰ ਤੇ ਸਵਾਰੀ ਕਰਨ ਵਾਲੀ, ਹੰਕਾਰ ਨੂੰ ਦਵਾ ਦੇਣ ਵਾਲੀ ਹੈ। ਮਾਤ ਜਗ ਇਹ ਸੰਸਾਰ ਦੀ ਮਾਤਾ ਵਤ ਹੈ, ਜਿਹੜੀ ਪਰਮੇਸ਼ਰ ਦੀ ਸਤਾ ਸਪੁਰਤੀ ਹੈ। ਅਸ਼ਟ ਭੁਜੀ ਖਲ ਕਾਲ ਇਸ ਤਰ੍ਹਾਂ ਅੱਠ ਬਾਵਾਂ ਸਹਿਤ ਹੈ ਸਰਵਣ ਮੰਨਣ ਦੇ ਆਸਣ ਤਤੋਂ ਦਾ ਸੋਧਨ ਵਿਵੇਕ ਵਿਰਾਹ ਖੜ ਸੰਪਤੀ ਮੋਖ ਇੱਛਾ ਇਹ ਜਿਹੜੇ ਅੱਠ ਸਾਧਨ ਹਨ ਬਹਿਰੰਗ ਅਤੇ ਅਤਰੰਗ ਇਹ ਅੱਠ ਬਾਹਾਂ ਸਹਿਤ ਹੈ ਜਿਹੜੇ ਖਲ ਹੈ ਔਗੁਣ ਗੁਣਾ ਇਹ ਦੁਸ਼ਟ ਇਹਨਾਂ ਦਾ ਨਾਸ਼ ਕਰਨ ਵਾਲੀ ਹੈ ਸੇਤਾ ਪਰਮੇਸ਼ਰ ਦੀ ਨਮਸਕਾਰ ਤੇ ਚਰਨ ਕੋ ਐਸੇ ਜਿਹੜੀ ਇਸ ਵਾਰ ਬ੍ਰਹਮ ਦੀ ਸੱਤਾ ਉਹਦੇ ਚਰਨਾਂ ਤੇ ਮੈਂ ਨਮਸਕਾਰ ਕਰਦਾ ਨਾਮ ਰੂਪ ਤੇ ਉਚਰੋਂ ਕਥਾ ਅਰਸਾਲ ਇਸ ਤਰ੍ਹਾਂ ਮੈਂ ਸੋਹਣੀ ਜਿਹੜੀ ਰਸਾਂ ਦਾ ਘਰ ਹੈ ਕਥਾ ਉਹਨੂੰ ਉਚਾਰਨ ਕਰਦਾ ਹਾਂ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸੁਣੋ ਕਥਾ ਸ੍ਰੀ ਫੇਰੂ ਨੰਦਨ ਬਾਲਾ ਜੀ ਕਹਿੰਦੇ ਹੇ ਬਾਬਾ ਫੇਰੂ ਪਿਤਾ ਜੀ ਦੇ ਸਪੁੱਤਰ ਗੁਰੂ ਅੰਗਦ ਸਾਹਿਬ ਆਪ ਅਗਲੀ ਕਥਾ ਸੁਣੋ ਮੇਰੇ ਪਾਸੋਂ ਸਰੋਤਨ ਕੇ ਅਗ ਓਗ ਨਿਕੰਦਨ ਕਥਾ ਕਹਿੰਦੇ ਸਰੋਤਿਆਂ ਦੇ ਸੁਣਨ ਵਾਲਿਆਂ ਦੇ ਸਮੂਹ ਪਾਪਾਂ ਨੂੰ ਕੱਟਣ ਦੇਣ ਵਾਲੀ ਹੈ। ਤਲਵੰਡੀ ਮਹਿਦੀਨ ਦਿਆਲਾ ਆਏ ਪੋਏ ਦੀ ਤਲਵੰਡੀ ਵਿੱਚ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਰਹਿ ਤਿਓ ਕਿਤਕ ਬਿਤਾਏ ਕਾਲ ਗੁਰੂ ਅੰਗਦ ਸਾਹਿਬ ਜੀ ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਰਹਿੰਦਿਆਂ ਕੁਝ ਸਮਾਂ ਬਤੀਤ ਕੀਤਾ ਇੱਕ ਦਿਵਸ ਕਾਲੂ ਢਿੱਗ ਆਵਾ ਇੱਕ ਦਿਨ ਦੀ ਗੱਲ ਹੈ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਉਹਨਾਂ ਦਾ ਪਿਤਾ ਕਾਲੂ ਜੀ ਚੱਲ ਆਏ ਹਿਤ ਸਮਝਾਵਨ ਬਚਨ ਅਲਾਵਾ ਨਾਨਕ ਸਾਹਿਬ ਜੀ ਨੂੰ ਸਮਝਾਉਣ ਵਾਸਤੇ ਪਿਤਾ ਜੀ ਨੇ ਉਹ ਬਚਨ ਕਿਹਾ ਹੇ ਸੁਤ ਗ੍ਰਿਸਤੀ ਰੀਤ ਕਰੀਜੈ ਇਸ ਪੁੱਤਰ ਜਿਵੇਂ ਗ੍ਰਿਸਤੀ ਹੈ ਉਹ ਰੀਤੀ ਕਰਦੇ ਹੁੰਦੇ ਨਾ ਖੇਤੀਬਾੜੀ ਧੰਦਾ ਕਰਦੇ ਆ ਜਾਂ ਹੋਰ ਕੋਈ ਕੰਮ ਕਰਦੇ ਉਹ ਤੁਸੀਂ ਰੀਤੀ ਕਰਿਆ ਕਰੋ ਭੇਖ ਫਕੀਰੀ ਆਪ ਤਜ ਦੀਜੈ ਆ ਜਿਹੜਾ ਫਕੀਰਾਂ ਵਾਲਾ ਭੇਖ ਜਾ ਧਾਰਿਆ ਇਹ ਕਹਿੰਦੇ ਲਾਹ ਦਿਓ ਛੱਡ ਦਿਓ ਆਗੇ ਦਰਬ ਜਿਤੋ ਘਰ ਬਾਰਾ ਲਾ ਜਦੋਂ ਕਹਿੰਦੇ ਮੇਰੇ ਘਰ ਦੇ ਜਿੰਨਾ ਧਨ ਪਿਆ ਹੁੰਦਾ ਸੀ ਹੋਏ ਬਿਰਖਤ ਲੁਟਾਇਓ ਸਾਰਾ ਉਹ ਕਹਿੰਦੇ ਪਹਿਲਾਂ ਘਰੇ ਰਹਿੰਦੇ ਆ ਵੀ ਸਾਰਾ ਤਿਆਗੀ ਹੋ ਕੇ ਲੁਟਾ ਦਾ ਸੁਲਤਾਨਪੁਰ ਗਏ ਮੋਦੀ ਖਾਨੇ ਦਾ ਕੰਮ ਕਰੇ ਉੱਥੇ ਜਿਹੜੀ ਆਮਦਨ ਹੁੰਦੀ ਉਹ ਵੀ ਤੁਸੀਂ ਤਿਆਗੀ ਬਣ ਕੇ ਸਭ ਲੁਟਾ ਫਟਾ ਦਿੱਤੀ ਕੁਕ੍ਰਿਤ ਆਪ ਲੈ ਹੋ ਸੰਭਾਰੀ ਇਸ ਪੁੱਤਰ ਹੁਣ ਤੁਸੀਂ ਵੱਡੇ ਉਮਰ ਵਾਲੇ ਹੋ ਗਏ ਹੁਣ ਕੋਈ ਨਾ ਕੋਈ ਘਰ ਦਾ ਕੰਮ ਧੰਦਾ ਤੁਸੀਂ ਸੰਭਾਲ ਲਓ ਦਰਬ ਕਮਾਵੋ ਸੁਮਤ ਵਿਚਾਰੀ ਚੰਗੀ ਤਰ੍ਹਾਂ ਵਿਚਾਰ ਕੇ ਨਾ ਸ੍ਰੇਸ਼ਟ ਮਤ ਨਾਲ ਧਨ ਕਮਾਓ ਜਰਾ ਗ੍ਰਸੀ ਆਪ ਦੇਹ ਹਮਾਰੀ ਮੇਰੀ ਜਿਹੜੀ ਦੇਹ ਉਹ ਤਾਂ ਬੁਢੇਪੇ ਨੇ ਹੁਣ ਫੜ ਲਈ ਹੈ ਸੁਖ ਦੇਵਨ ਕੀ ਹੈ ਤਬ ਵਾਰੀ ਹੁਣ ਸੁਪੁੱਤਰ ਹੈ ਸਾਨੂੰ ਬਜ਼ੁਰਗਾਂ ਦੀ ਸੁਖ ਦੇਣ ਦੀ ਹੁਣ ਤੇਰੀ ਵਾਰੀ ਹੈ ਸਰਬ ਸਦਨ ਕੋ ਕਾਰ ਚਲਾਵੋ ਹੇ ਸੁਪੁੱਤਰ ਤੂੰ ਅੱਗੇ ਹੋ ਕੇ ਸਾਰੇ ਘਰ ਦਾ ਕੰਮ ਕਾਰ ਚਲਾਇਆ ਨਿਜਪੁਰ ਬਸ ਹੋ ਬੈਸ ਸੁਖ ਪਾਵੋ ਆਪਣੇ ਕਹਿੰਦੇ ਨਗਰ ਵਿੱਚ ਬਸ ਤੇ ਘਰੇ ਬੈਠ ਕੇ ਸਾਰੇ ਸੁਖ ਪਾ ਰਹੀਏ ਹਮਰੀ ਦ੍ਰਿਸ਼ਟ ਅਗਾਰੀ ਹੇ ਸੁਪੁੱਤਰ ਅਸੀਂ ਬਜ਼ੁਰਗ ਹੋਵੇਂ ਹੁਣ ਸਾਡੀ ਨਿਗਾਹ ਦੇ ਸਾਹਮਣੇ ਤੂੰ ਰਿਹਾ ਕਰ ਸੁਖੀ ਰਹੇ ਤਾਪ ਪਿਖ ਮਹਿਤਾਰੀ ਤੁਹਾਨੂੰ ਮਾਂ ਵੇਖ ਵੇਖ ਕੇ ਬੜੀ ਸੁਖੀ ਰਹੇਗੀ ਨਿਜ ਸੁਤ ਇਸਤਰੀ ਲੈ ਹੋ ਮੰਗਾਈ ਆਪਣਾ ਪੁੱਤਰ ਲਖਮੀ ਚੰਦ ਤੇ ਇਸੇ ਤਰ੍ਹਾਂ ਆਪਣੀ ਪਤਨੀ ਸੁਲੱਖਣੀ ਮੰਗਾ ਲੋ ਕਰ ਪ੍ਰਤਪਾਲ ਸਭਨ ਹਿਤ ਲਾਈ ਪ੍ਰੇਮ ਲਾ ਕੇ ਸਾਰਿਆਂ ਦੀ ਪਾਲਣਾ ਪੋਸਣਾ ਕਰੋ ਬਿਛੜੇ ਸੋ ਬਿਛੜੇ ਹੈ ਸੋ ਕਿਤ ਕਿਤ ਥਾਨ ਦੇਖ ਲੋ ਤੁਹਾਡੇ ਜਾਣ ਕਰਕੇ ਕਹਿੰਦੇ ਉਹ ਪਿਛੜ ਗਏ ਕੋਈ ਕਿਸੇ ਸਥਾਨ ਤੇ ਸ੍ਰੀ ਚੰਦ ਸੁਲਤਾਨਪੁਰ ਰਹਿ ਰਹੇ ਹੈ ਤੁਹਾਡੀ ਭੈਣ ਕੋਲ ਲਖਮੀ ਚੰਦ ਤੇ ਸੁਪਤਨੀ ਮੂਲ ਚੰਦ ਆਪਣੇ ਪੇਕੀ ਬੈਠੀ ਹੋਈ ਤੁਝ ਬਹੀਨ ਰਹੀ ਦੁੱਖ ਵਾਨਾ ਕਹਿੰਦੇ ਤੁਹਾਤੋਂ ਬਿਨਾਂ ਸਾਰੇ ਦੁੱਖ ਵਾਲੇ ਹੋ ਕੇ ਰਹਿ ਰਹੇ ਔਖੇ ਹੋ ਰਹੇ ਇਸ ਵਿਦ ਕੇ ਸੁਣ ਕੇ ਬਚ ਤਾਤਾ ਇਸ ਤਰ੍ਹਾਂ ਦੇ ਬਚਨ ਪਿਤਾ ਦੇ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬੋਲੇ ਪ੍ਰਭੂ ਗਿਆਨ ਸੁਖ ਦਾਤਾ ਗਿਆਨ ਤੇ ਸੁਖ ਦਾਤੇ ਸਤਿਗੁਰੂ ਬਚਨ ਬੋਲੇ ਹਨ ਸੁਣ ਪਿਤ ਇਹ ਮਤ ਨੌਕਾ ਨਿਆਈ ਮਹਾਰਾਜ ਕਹਿੰਦੇ ਪਿਤਾ ਸੁਣ ਤੇ ਧਿਆਨ ਦੇ ਕੇ ਜਿਹੜੀ ਬੁੱਧੀ ਹੈ ਤਾਂ ਬੇੜੀ ਦੇ ਵਾਂਗ ਹੈ। ਦਰਬ ਮੋਹ ਜਲ ਸਰਤਾ ਪਾਈ, ਜਿਹੜਾ ਧਨ ਦਾ ਬਹੁਤਾ ਮੋਹ ਕਰਨਾ ਹੈ ਜਿਵੇਂ ਪਾਣੀ ਉੱਪਰ ਬੇੜੀ ਹੋਵੇ ਇਉਂ ਹੈ। ਜੇ ਨੌਕਾ ਮਹਿ ਜਲ ਪਰ ਜਾਵੇ, ਪਿਤਾ ਜੇ ਜਿਹੜੀ ਬੇੜੀ ਦੇ ਵਿੱਚ ਪਾਣੀ ਪੈ ਜਾਵੇ ਨਾ, ਇਸ ਤਰ੍ਹਾਂ ਬੁੱਧੀ ਰੂਪੀ ਜਿਹੜੀ ਬੇੜੀ ਇਹਦੇ ਵਿੱਚ ਮੋਹ ਰੂਪੀ ਪਾਣੀ ਪੈ ਜਾਏ। ਤਤਸ਼ਿਨ ਆਪਣੇ ਬੀਚ ਡੁਬਾਵੇ, ਬੁੱਧੀ ਰੂਪੀ ਡੇਰੀ ਨੂੰ ਮੋਹ ਰੂਪੀ ਜਿਹੜਾ ਜਲ ਹੈ ਬੜੀ ਛੇਤੀ ਆਪਣੇ ਵੀ ਡੁਬਾ ਲੈਂਦਾ। ਸਤਿਗੁਰ ਕੇਵਟ ਮਿਲ ਹੈ ਜੇ ਆਈ, ਇਹ ਪਿਤਾ ਜੇ ਸਤਿਗੁਰੂ ਜਿਹੜੇ ਆ ਸਿਆਣੇ ਮਲਾਹ ਵਾਂਗ ਜੇ ਇਸ ਤਰ੍ਹਾਂ ਹੀ ਜਿਹੜੇ ਬੁੱਧੀ ਰੂਪੀ ਬੇੜੀ ਨੂੰ ਆ ਮਿਲਣਾ। ਮਤ ਨੌਕਾ ਪਰ ਹੋਇ ਚੁਕਸਾਈ, ਬੁੱਧੀ ਰੂਪੀ ਜਿਹੜੀ ਬੇੜੀ ਇਹਦੇ ਉੱਪਰ ਐਨ ਚੌਕਸ ਹੋ ਕੇ ਬੈਠ ਜਾਣ। ਮੋਹ ਦਰਬ ਤੇ ਉਰਦ ਚਲਾਵੇ, ਮੋਹ ਰੂਪੀ ਜਿਹੜਾ ਪਾਣੀ ਹੈ ਇਹ ਧੰਦਾ ਮੋਹ ਰੂਪੀ ਜਿਹੜਾ ਇਹ ਪਾਣੀ ਇਹ ਤੋਂ ਉੱਪਰ ਉੱਪਰ ਚਲਾਉਂਦੇ ਹਨ ਬੁੱਧੀ ਰੂਪੀ ਨੌਕਾ ਬੇੜੀ ਨੂੰ। ਸੇਵਨ ਕਰ ਹੈ ਗਿਆਨ ਸੁਣਾਵੇ, ਗਿਆਨ ਦੇ ਬਚਨ ਸਰੂਪ ਚਲਾਉਣ ਕਰਨ ਸੁਣਾਉਣ ਰੂਪ ਕਹਿੰਦੇ ਇਸ ਤਰ੍ਹਾਂ ਬੁੱਧੀ ਰੂਪੀ ਬੇੜੀ ਨੂੰ ਚਲਾਉਣਾ ਕਰਦੇ ਆ ਮੋਹ ਰੂਪੀ ਪਾਣੀ ਤੋਂ ਉੱਪਰ ਉਠਾ ਕੇ। ਆਤਮ ਲਖਨੋ ਪਾਰ ਕਿਨਾਰਾ, ਜਿਹੜਾ ਆਪਣੇ ਆਤਮਾ ਨਾਲ ਜਾਣਨਾ ਏ ਪਾਰਲਾ ਕਿਨਾਰੇ ਤੇ ਪਹੁੰਚਣਾ। ਪਹੁੰਚ ਤਹਿ ਤਬ ਹੋਏ ਸੁਖਾਰਾ, ਬੁੱਧੀ ਰੂਪੀ ਬੇੜੀ ਕਹਿੰਦੇ ਪਹੁੰਚ ਜਾਂਦੀ ਹੈ ਫਿਰ ਇਹ ਸੁਖਾਲੇ ਹੋ ਜਾਈ ਜਾ। ਨਤ ਇਹ ਜਨਮ ਮਰਨ ਦੁੱਖ ਭਾਰੀ, ਨਹੀਂ ਤਾਂ ਕਹਿੰਦੇ ਜੇ ਬੁੱਧੀ ਰੂਪੀ ਬੇੜੀ ਸੰਸਾਰ ਰੂਪ ਨਦੀ ਵਿੱਚ ਹੀ ਫਿਰੀ ਜਾਏ ਇਹਦੇ ਵਿੱਚ ਭਾਰੀ ਦੁੱਖ ਹੁੰਦਾ ਹੈ। ਆਏ ਜਾਏ ਜਗ ਵਾਰੰਵਾਰੀ, ਜਿਵੇਂ ਬੇੜੀ ਕਿਤੇ ਨਦੀ ਤੋਂ ਪਾਣੀ ਤੋਂ ਉਰਲੇ ਪਾਸੇ ਕਿਤੇ ਪਾਰਲੇ ਪਾਸੇ ਇਸੇ ਤਰ੍ਹਾਂ ਕਹਿੰਦੇ ਸੰਸਾਰ ਦੇ ਵਿੱਚ ਆਈ ਜਾਈ ਜਾਈ ਜਾਏ। ਅਸ ਕਹਿ ਕਿਰਪਾ ਦ੍ਰਿਸ਼ਟ ਆਵੇ ਲੋਕੀ, ਇਸ ਤਰ੍ਹਾਂ ਦੇ ਬਚਨ ਗਿਆਨ ਦੇ ਕਹਿ ਕੇ ਫਿਰ ਮਿਹਰ ਭਰੀ ਨਿਗਾਹ ਨਾਲ ਪਿਤਾ ਵੱਲ ਨਹੀਂ ਤੱਕਿਆ ਆਪ ਜੀ ਨੇ। ਪਿਤਕੇ ਉਰਤੇ ਮਾਇਆ ਰੋਕੀ, ਪਿਤਾ ਦੇ ਹਿਰਦੇ ਵਿੱਚ ਮਾਇਆ ਨੇ ਬਹੁਤਾ ਘੇਰਾ ਪਾਇਆ, ਉਹਨੂੰ ਰੋਕਿਆ ਥੋੜਾ ਜਿਹਾ ਪਰੇ ਕੀਤਾ ਹੈ। ਤਤ ਛਿਨ ਗਿਆਤ ਹਿਰਦੇ ਮਹਿ ਆਈ, ਜਦੋਂ ਮਾਇਆ ਪਰੇ ਕੀਤੀ ਉਸੇ ਵੇਲੇ ਪਿਤਾ ਦੇ ਹਿਰਦੇ ਵੀ ਕਹਿੰਦੇ ਸੋਝੀ ਸਮਝ ਹੋਏ ਆਈ ਆਪਣੇ ਆਪੇ ਦੀ। ਜਨ ਮਦ ਉਤਰ ਗਏ ਸੁਧ ਆਈ, ਕਿਸੇ ਨੇ ਬਹੁਤਾ ਨਸ਼ਾ ਜਾ ਪੀਤਾ ਉਹਦਾ ਨਸ਼ੇ ਦਾ ਅਮਲ ਜਾ ਉਤਰੇ ਉਹਨੂੰ ਹੋਸ਼ ਆ ਜਾਂਦੀ ਉਸ ਹੋਸ਼ ਆ ਗਈ। ਬੋਲਿਓ ਕਰ ਕੇ ਭਾਉ ਕਨੇਰਾ, ਤਾਂ ਪਿਤਾ ਬਹੁਤ ਹੀ ਪ੍ਰੇਮ ਪਿਆਰ ਕਰਕੇ ਬੋਲਿਆ, ਮੈਂ ਜਾਣਤ ਰਹੇ ਉਹ ਸੁੱਤ ਮੇਰਾ, ਗੁਰੂ ਨਾਨਕ ਮੈਂ ਤਾਂ ਇਹੀ ਸਮਝਦਾ ਰਿਹਾ ਵੀ ਹੇ ਗੁਰੂ ਨਾਨਕ ਸਾਹਿਬ ਤੂੰ ਮੇਰਾ ਇੱਕ ਪੁੱਤਰ ਹੈ। ਮਹਾਂਪੁਰਖ ਤੁਮ ਦੀਨ ਦਿਆਲਾ, ਤੁਸੀਂ ਮਾਇਆ ਦਾ ਮੋਹ ਜਾ ਪਰੇ ਕੀਤਾ ਪਤਾ ਚੱਲਿਆ ਵੀ ਤੁਸੀਂ ਤਾਂ ਮਹਾਂਪੁਰਖ ਹੈ, ਤੁਸੀਂ ਤੇ ਗਰੀਬਾਂ ਤੇ ਦਿਆਲਤਾ ਕਰਨ ਵਾਲੇ। ਮੁਝ ਉਰ ਦੀਜੈ ਗਿਆਨ ਵਿਸਾਲਾ, ਗੁਰੂ ਨਾਨਕ ਸਾਹਿਬ ਜਿਵੇਂ ਲੋਕਾਂ ਨੂੰ ਗਿਆਨ ਦੇ ਕੇ ਮੇਰੇ ਦੇ ਵਿੱਚ ਕੀ ਬ੍ਰਹਮ ਗਿਆਨ ਦੇ ਦਿਓ ਥੋੜਾ ਬਹੁਤ। ਜਿਹ ਤੇ ਜਨਮ ਮਰਨ ਹੋਏ ਹਨ, ਇਸ ਬ੍ਰਹਮ ਗਿਆਨ ਦੇ ਆਉਣ ਕਰਕੇ ਜਨਮ ਮਰਨ ਦਾ ਦੁੱਖ ਨਾਸ ਹੋ ਜੇ ਪਿਓ ਦਾ। ਉਪਜੈ ਅਬਚਲ ਆਨੰਦ ਮਹਾਨਾ, ਅਚਲ ਆਨੰਦ ਹੈ ਉਹ ਮੇਰੇ ਦੇ ਅੰਦਰ ਪੈਦਾ ਹੋਇਆ ਹੈ। ਮੈਂ ਹੋ ਕੌਣ ਮੋਹ ਸੁਧ ਨਾਹੀ, ਇਹ ਗੁਰੂ ਨਾਨਕ ਸਾਹਿਬ ਮੈਂ ਤੁਹਾਨੂੰ ਕਹਿਣਾ ਹਾਂ ਵੀ ਮੈਂ ਭਲਾ ਕੌਣ ਹਾਂ, ਮੈਨੂੰ ਤਾਂ ਕੋਈ ਇਹ ਖਬਰਸਾਰ ਹੈ ਨਹੀਂ। ਰਹਿ ਹੋ ਹਰਖ ਸ਼ੋਕ ਕੇ ਮਾਹੀ, ਇਸ ਕਰਕੇ ਗਿਆਨ ਵਿੱਚ ਮੋਹ ਵਿੱਚ ਕਿਤੇ ਖੁਸ਼ੀ ਵਿੱਚ ਕਿਤੇ ਗਮੀ ਵਿੱਚ ਰਹਿਣਾ। ਇੱਕ ਛਿਨ ਮਨ ਥਿਤ ਹੋਵਤ ਨਾਹੀ, ਇਹ ਪੁੱਤਰ ਮੈਂ ਤੈਨੂੰ ਸੱਚ ਕਹਿਣਾ ਵੀ ਮੇਰਾ ਮਨ ਇੱਕ ਛਿਨ ਮਾਤਰ ਵੀ ਨਹੀਂ ਟਿੱਕੇ ਰਹਿੰਦਾ। ਵਿੱਚ ਰਹਿ ਰਾਗ ਦੁਆਖ ਕੇ ਮਾਹੀ, ਮੋਹ ਵਿੱਚ ਕਿਤੇ ਦੁਵੈਸ਼ ਵਿੱਚ ਹੀ ਫਿਰਦਾ ਰਹਿੰਦਾ ਹੈ ਮਨ। ਇਸ ਪ੍ਰਕਾਰ ਲਖ ਪਿਤ ਜਗ ਆਸਾ, ਇਸ ਤਰ੍ਹਾਂ ਪਿਤਾ ਦੀ ਕਹਿੰਦੇ ਤੀਬਰ ਇੱਛਾ ਜਾਣ ਕੇ, ਬੋਲੇ ਬਚਨ ਗਿਆਨ ਕੇ ਰਾਸਾ, ਗਿਆਨ ਦੇ ਖਜ਼ਾਨਾ ਸਤਿਗੁਰੂ ਫਿਰ ਪਿਤਾ ਤਾਈਓਂ ਬਚਨ ਬੋਲੇ। ਪਰਮੇਸ਼ਰ ਤੇ ਬੇਮੁਖ ਜੋਈ, ਮਹਾਰਾਜ ਕਹਿੰਦੇ ਜਿਹੜਾ ਪਰਮੇਸ਼ਰ ਤੋਂ ਬੇਮੁਖ ਹੋ ਕੇ ਰਹਿਣਾ ਹੈ, ਮਨ ਕੋ ਨਾਮ ਲਖੀਜੈ ਸੋਈ, ਜਿਹੜਾ ਪਰਮੇਸ਼ਰ ਤੋਂ ਬੇਮੁਖ ਹੋ ਕੇ ਰਹਿਣਾ ਇਸੇ ਦਾ ਨਾਮ ਕਹਿੰਦੇ ਮਨ ਜਾਣ ਲਈ। ਸੋ ਸਰੂਪ ਸਨਮੁਖ ਹੋਇਆ ਲਾਗਾ, ਉਹ ਜਿਹੜਾ ਮਨ ਹੈ ਕਹਿੰਦੇ ਜਦੋਂ ਬੇਮੁਖ ਮਨ ਜਿਹੜਾ ਹੈ ਸਰੂਪ ਦੇ ਸਾਹਮਣੇ ਹੋ ਕੇ ਲੱਗ ਗਿਆ, ਸਰੂਪ ਦੇ ਵਿੱਚ ਜੁੜ ਗਿਆ, ਸਨਮੁਖ ਹੋ ਕੇ ਭਇਓ ਅਮਨ ਸੋ ਲਖ ਹੋ ਸੁਭਾਗਾ, ਮਨ ਰਿਹਾ ਤਾਂ ਅਮਨ ਹੋ ਗਿਆ ਤਾਂ ਸ੍ਰੇਸ਼ਟ ਭਾਗਾਂ ਵਾਲਾ ਫਿਰ ਜਾਣ ਲੋ। ਜੋ ਰੱਬ ਬਿਮੁਖ ਬਰਫ਼ ਹੋਏ ਜਾਵੇ, ਪਿਤਾ ਤੈਨੂੰ ਸੌਖਾ ਸੁਣਾਉਣੇ, ਜਿਵੇਂ ਸੂਰਜ ਤੋਂ ਬੇਮੁਖ ਹੋ ਕੇ ਪਾਣੀ ਜਿਹੜਾ ਬਰਫ਼ ਜਿਹਾ ਹੋ ਜਾਂਦਾ ਜੰਮ ਜਾਂਦਾ। ਸਨਮੁਖ ਤੇ ਸੋ ਜਲ ਪਦ ਪਾਵੇ, ਜਦੋਂ ਸੂਰਜ ਦੇ ਸਾਹਮਣੇ ਹੋ ਜਾਂਦਾ ਫਿਰ ਉਹ ਕਹਿੰਦੇ ਜਿਹੜਾ ਬਰਫ਼ ਬਣਿਆ ਹੁੰਦਾ ਪਾਣੀ ਉਹ ਜਲਦਾ ਉਹਦਾ ਪੈਂਦਾ ਜਲ ਰੂਪ ਹੋ ਜਾਂਦਾ। ਤਿਉਂ ਇਸ ਮਨ ਕੀ ਗਤ ਲਖ ਲੀਜੈ, ਇਸੇ ਤਰ੍ਹਾਂ ਮਨ ਦੀ ਵੀ ਜਿਹੜੀ ਹਾਲਤ ਹੈ ਪਾਣੀ ਵਰਗੀ ਜਾਣ ਲਈ ਹੈ। ਪਰਮੇਸ਼ਵਰ ਦਿਸ਼ ਦ੍ਰਿੜ ਸੋ ਕਰੀਜੈ, ਪਰਮੇਸ਼ਵਰ ਦੀ ਤਰਫ ਇਹਨੂੰ ਪੱਕਾ ਕਰਕੇ ਲਾਈ ਰੱਖੀਏ ਫਿਰ ਤਾਂ ਪਰਮੇਸ਼ਵਰ ਵਾਂਗੂ ਬਣਿਆ ਰਹਿੰਦਾ, ਨਹੀਂ ਤਾਂ ਜੇ ਪਰਮੇਸ਼ਵਰ ਤੋਂ ਪਾਸੇ ਕਰ ਦਈਏ ਜਿਵੇਂ ਬਰਫ਼ ਬਣ ਜਾਂਦਾ। ਪਰ ਵੀ ਇਸ ਤਰ੍ਹਾਂ ਇਹ ਜਿਹੜਾ ਮਨ ਹੈ ਉਹ ਵਿਛੜਿਆ ਹੋਇਆ ਅਮਨ ਬਣ ਜਾਂਦਾ ਹੈ। ਹਰਖ ਸ਼ੋਕ ਪੁਨ ਰਾਗ ਜੁਦੈਖਾ, ਇਹ ਕਹਿੰਦੇ ਪਦਾਰਥ ਆਉਣ ਕਰਕੇ ਖੁਸ਼ੀ ਜਾਣ ਕਰਕੇ ਗੋ ਕਿਸੇ ਨਾਲ ਰਾਗ ਮੋਹ ਕਿਸੇ ਨਾਲ ਦਵੈ ਸ਼ੀਰਖਾ, ਤਿੰਨ ਤੇ ਹੋਇਆ ਹੈ ਸਥਿਤ ਵਿਸ਼ੇਖਾ, ਨਾ ਕਰਕੇ ਤਾਂ ਵਿਸ਼ੇਸ਼ ਕਰਕੇ ਬਹੁਤ ਹੀ ਜੰਮ ਜਾਂਦਾ ਹੈ ਬਰਫ਼ ਵਾਂਗੂ ਇਹ ਜਿਹੜਾ ਮਨ ਹੈ। ਸਰਬ ਥਾਨ ਸਭ ਜੀਵਨ ਮਾਹੀ, ਸਾਰਿਆਂ ਥਾਵਾਂ ਵਿੱਚ ਤੇ ਸਾਰਾ ਜੀਵਾਂ ਵਿੱਚ ਪਰਮੇਸ਼ਵਰ ਬਿਨ ਦੂਜੋ ਨਾਹੀ, ਪਰਮੇਸ਼ਵਰ ਤੋਂ ਬਗੈਰ ਹੋਰ ਕੋਈ ਹੋਰ ਦੂਜਾ ਹੈ ਹੀ ਨਹੀਂ, ਐਸਾ ਜਾਨਣਾ ਇਹ ਜਲ ਰੂਪ ਹੋਣਾ ਹੈ। ਧਰਨੀ ਸਰਬ ਵਿਖੇ ਜਲ ਜੈਸੇ, ਇਸ ਤਰ੍ਹਾਂ ਪਿਤਾ ਸਾਰੀ ਧਰਤੀ ਦੇ ਹੇਠ ਕਹਿੰਦੇ ਪਾਣੀ ਹੈਗਾ ਹੈ। ਪਰਮਾਤਮ ਰਹਿਓ ਪੂਰਸ ਐਸੇ, ਇਸੇ ਤਰ੍ਹਾਂ ਪਾਣੀ ਵਾਂਗ ਪਰਮਾਤਮਾ ਵੀ ਸਾਰੇ ਪਰਿਪੂਰਨ ਹੋ ਰਿਹਾ ਹੈ। ਤੁਮ ਜੇ ਕਹੋ ਨਹਿ ਦੇਤ ਦਿਖਾਈ, ਭਲਾ ਤੂੰ ਪਿਤਾ ਕਹੇ ਜੇ ਪਰਮੇਸ਼ਰ ਸਾਰੇ ਹੈਗਾ ਮੈਨੂੰ ਤਾਂ ਦਿਖਾਲੀ ਦਿੰਦਾ ਨੀ, ਮੈਨੂੰ ਤਾਂ ਕਿਤੇ ਦਿਸਦਾ ਨਹੀਂ। ਸੋਬਿਦ ਨੀਕੀ ਦਿਓ ਬਿਤਾਈ, ਕਹਿੰਦੇ ਹੋ ਤੈਨੂੰ ਐਨ ਚੰਗੀ ਜੁਗਤੀ ਦੇ ਨਾਲ ਚੰਗੀ ਤਰ੍ਹਾਂ ਤੈਨੂੰ ਸਮਝਾ ਦਸਾ ਦਿੰਦੇ। ਗਿਆਨੀ ਕੋ ਜੋ ਰਿਦਾ ਬਿਮਲ ਹੈ, ਜਿਹੜਾ ਗਿਆਨਵਾਨ ਪੁਰਸ਼ ਹੈ ਉਹਦਾ ਜਿਹੜਾ ਉਜਲ ਰਿਦਾ ਹੁੰਦਾ ਹੈ, ਤਾਹਾ ਪ੍ਰਗਟ ਜਾਂ ਸਰੋਤ ਸੁਜਲ ਹੈ, ਜਿਹੜਾ ਪਰਮੇਸ਼ਰ ਪ੍ਰਗਟ ਹੈ ਜਿਵੇਂ ਸੋਮੇ ਦਾ ਜਲ ਪ੍ਰਗਟ ਹੁੰਦਾ, ਚਸ਼ਮਾ ਚੱਲਦਾ ਹੁੰਦਾ ਪਹਾੜਾਂ ਵਿੱਚ। ਜਗਿਆਸੀ ਕੋ ਔਰ ਹੈ ਜੋਈ, ਜਿਹੜਾ ਜਗਿਆਸੂ ਪੁਰਸ਼ ਹੈ ਮੁਕਤੀ ਦੀ ਇੱਛਾ ਵਾਲਾ ਪੁਰਸ਼, ਉਹਦਾ ਜੋ ਹਿਰਦਾ ਹੈ। ਕੂਪ ਸਮਾਨ ਜਾਣੀਏ ਸੋਈ, ਜਿਵੇਂ ਖੂਹ ਦਾ ਪਾਣੀ ਹੁੰਦਾ ਹੈ ਉਹਦੇ ਸਮਾਨ ਜਾਣ ਲਈਏ। ਯਤਨ ਕਰੇ ਜਲ ਕਰ ਮਹਿ ਆਵੇ, ਕਹਿੰਦੇ ਯਤਨ ਕਰੀਏ ਫਿਰ ਤਾਂ ਪਾਣੀ ਹੱਥਾਂ ਵਿੱਚ ਆਉਂਦਾ ਹੈ, ਖੂਹ ਤੋਂ ਕੋਈ ਡੋਲ ਹੋਵੇ ਰੱਸਾ ਹੋਵੇ ਖਿੱਚੀਏ ਵਿੱਚੋਂ। ਇਸ ਤਰ੍ਹਾਂ ਕਹਿੰਦੇ ਜਿਹੜਾ ਜਗਿਆਸੂ ਹੈ ਉਹ ਖੂਹ ਦੇ ਸਮਾਨ ਹੈ, ਯਤਨ ਕਰੀਏ ਫਿਰ ਤਾਂ ਉੱਥੋਂ ਮਾੜਾ ਮੋਟਾ ਕਹਿੰਦੇ ਪਰਮੇਸ਼ਰ ਰੂਪ ਜਲ ਦਿਸਦਾ ਹੈ। ਤਿਉਂ ਪ੍ਰਿਆਸ ਤੇ ਈਸ਼ਵਰ ਪਾਵੇ, ਜਗਿਆਸੂ ਤਾਂ ਜਿਵੇਂ ਖੂਹ ਦੇ ਜਲ ਤੋਂ ਯਤਨ ਨਾਲ ਪਏ, ਯਤਨ ਕਰੀਏ ਤੇ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਅਗਿਆਨੀ ਕੋ ਔਰ ਹੈ ਜੋ, ਬਾਕੀ ਪਿਤਾ ਜਿਹੜਾ ਅਗਿਆਨੀ ਪੁਰਸ਼ ਉਹਦਾ ਰਿਦਾ ਇਉਂ ਹੈ, ਪੜਦੇ ਕੋ ਜਲ ਜਾਨਹੁ ਸੋਉ, ਜਿਵੇਂ ਧਰਤੀ ਦੇ ਪੜਦੇ ਦੇ ਹੇਠਾਂ ਪਿਆ ਜਲ ਹੁੰਦਾ ਹੈ ਉਹ ਸਮਝ ਲਾ। ਤਹਿ ਤਤਕਾਲ ਹੱਥ ਨਹਿ ਆਈ, ਧਰਤੀ ਦੇ ਹੇਠ ਪਿਆ ਪਾਣੀ ਬੜੀ ਛੇਤੀ ਹੱਥ ਵਿੱਚ ਨਹੀਂ ਆਉਂਦਾ, ਬਹੁਤ ਯਤਨ ਕਰਨਾ ਪੈਂਦਾ ਹੈ। ਪਰ ਛਿਤਮੈ ਜਲ ਹੈ ਸਭ ਥਾਈ, ਫਿਰ ਵੀ ਜਿਹੜਾ ਪਾਣੀ ਹੈ ਤਾਂ ਸਾਰੇ ਧਰਤੀ ਦੇ ਥਾਂ ਵਿੱਚ। ਤਿਉਂ ਪਰਮੇਸ਼ਵਰ ਹੈ ਸਭ ਮਾਹੀ, ਇਸੇ ਤਰ੍ਹਾਂ ਜਿਹੜਾ ਪਰਮੇਸ਼ਵਰ ਹੈ ਪਾਣੀ ਵਾਂਗ ਸਭ ਥਾਵਾਂ ਵਿੱਚ ਹੀ ਹੈ। ਪ੍ਰਗਟਨ ਦੁਰਨ ਕਹੀ ਵਿਧ ਯਾਹੀ, ਤਰੀਕਾ ਉਹਦੇ ਪ੍ਰਗਟ ਤੇ ਦੁਰਨ ਦਾ ਮਤਲਬ ਗੁਪਤ ਹੋਣ ਦਾ ਹੈ ਵੀ ਜਿਵੇਂ ਧਰਤੀ ਦੇ ਹੇਠ ਪਾਣੀ ਹੈ, ਜਿਹੜੇ ਅਗਿਆਨੀ ਪੁਰਖ ਹੈ ਉਹਨਾਂ ਧਰਤੀ ਵਾਂਗ ਪਾਣੀ ਪਰਮੇਸ਼ਰ ਦਿਸਦਾ ਹੀ ਨਹੀਂ ਹੈ, ਜਗਿਆਸੂ ਪੁਰਖ ਖੂਹ ਦੇ ਵਾਂਗ ਹੈ ਉੱਥੇ ਯਤਨ ਕੀਤਿਆਂ ਕਹਿੰਦੇ ਇਸ ਤਰ੍ਹਾਂ ਜਲ ਦੇ ਦਰਸ਼ਨ ਹੁੰਦੇ ਹੈ। ਜਿਹੜੇ ਬ੍ਰਹਮ ਗਿਆਨੀ ਲੋਕ ਸੋਮੇ ਦੇ ਜਲ ਵਾਂਗ ਹੈ ਉੱਥੇ ਪਰਮੇਸ਼ਰ ਕਹਿੰਦੇ ਆ ਪ੍ਰਗਟ ਹੈ ਜਲ ਵਾਂਗ, ਇਹ ਜੋ ਜਗਤ ਬਣਾਓ ਬਣਿਓ ਹੈ। ਬਾਕੀ ਵੀ ਪਿਤਾ ਹੈ ਜਿਹੜਾ ਸੰਸਾਰ ਦਾ ਬਣਾਜਾ ਬਣਿਆ ਪਸਾਰਾ ਬਣਿਆ ਹੈ। ਪਰਮਾਤਮ ਬਿਨ ਕੌਣ ਗੁਣਿਓ ਹੈ, ਪਰਮੇਸ਼ਰ ਤੋਂ ਬਗੈਰ ਦੱਸ ਤੂੰ ਕੌਣ ਕੋਈ ਵਿਚਾਰਿਆ ਇਸ ਵਿੱਚ। ਜਿਉਂ ਨਿਜ ਰੂਪ ਬੀਜ ਵੱਡ ਧਾਰਤ, ਜਿਹੜਾ ਬੀਜ ਹੈ ਆਪਣਾ ਬਹੁਤ ਵੱਡਾ ਰੂਪ ਜਾ ਧਾਰਨ ਕਰ ਲੈਂਦਾ ਹੈ। ਹੋਏ ਘਰ ਬਿਟਪ ਭਲੇ ਵਿਸਤਾਰ, ਛੋਟਾ ਜਿਹਾ ਬੀਜ ਹੁੰਦਾ ਕਹਿੰਦੇ ਇਸੇ ਤਰ੍ਹਾਂ ਕਹਿੰਦੇ ਦਰਖਤ ਹੋ ਕੇ ਬਹੁਤ ਵੱਡਾ ਫਲਾ ਜਾ ਕਰ ਲੈਂਦਾ। ਤੇ ਬੀਰਜ ਕੋ ਖੋਜੈ ਕੋ, ਉਹ ਜਿਹੜਾ ਬੀਜ ਬੀਜਿਆ ਸੀ ਨਾ ਧਰਤੀ ਵਿੱਚ, ਜੇ ਕੋਈ ਦਰਖਤ ਦੇ ਵਿੱਚ ਉਹ ਬੀਜ ਨੂੰ ਲੱਭੇ, ਕਾਠ ਪੱਤਰ ਪੁਸ਼ਪਾਦਿਕ ਜੋ, ਦਰਖਤ ਦੀ ਲੱਕੜ ਵਿੱਚ ਬੀਜੇ ਉੱਥੋਂ ਨੀ ਦਿਸਦਾ ਹੈ, ਪੱਤਰਿਆਂ ਵਿੱਚੋਂ ਬੀਜ ਲੱਭੇ ਉੱਥੇ ਨੀ, ਫੁੱਲਾਂ ਵਿੱਚ ਲੱਭੇ ਫੇਰ ਨੀ ਮਿਲਦਾ ਹੈ। ਤਹਿਤੇ ਹੱਥ ਨਾ ਆਵੇ ਕਭੀ, ਜਿਹੜਾ ਕਹਿੰਦੇ ਬੀਜ ਬੀਜਿਆ ਸੀ ਦਰਖਤ ਦੇ ਲੱਕੜ ਵਿੱਚੋਂ ਫੁੱਲਾਂ ਵਿੱਚੋਂ ਪੱਤਰਿਆਂ ਵਿੱਚੋਂ ਨੀ, ਹੱਥਾਂ ਦਾ ਨਹੀਂ ਦਿਸਦਾ ਹੈ। ਖੋਜਤ ਰਹੇ ਆਰਬਲ ਸਭ ਹੀ, ਭਲਾ ਕਹਿੰਦੇ ਦਰਖਤ ਦੇ ਵਿੱਚੋਂ ਵੀ ਬੀਜ ਲੱਭ ਜੇ ਸਾਰੀ ਉਮਰ ਖੋਜ ਲੱਭਦਾ ਫਿਰੇ। ਜੇ ਫਲ ਕੋ ਖੋਜੈ ਭਲ ਭਾਂਤੀ, ਜੇ ਸਿਆਣਾ ਪੁਰਸ਼ ਕਹਿੰਦੇ ਜਿਹੜਾ ਦਰਖਤ ਨੂੰ ਫਲ ਲੱਗਿਆ ਉਹਨੂੰ ਚੰਗੀ ਤਰ੍ਹਾਂ ਢੂੰਡੇ ਖੋਜੇ, ਪਾਏ ਬੀਜ ਹੋਇਆ ਸੀਤਲ ਛਾਤੀ, ਕਹਿੰਦੇ ਉੱਥੋਂ ਫਲ ਵਿੱਚੋਂ ਬੀਜ ਮਿਲ ਜਾਂਦਾ ਤੇ ਪਾ ਕੇ ਉਹਦੀ ਛਾਤੀ ਠੰਡੀ ਹੋ ਜਾਂਦੀ। ਤਿਉਂ ਪਰਮੇਸ਼ਰ ਖੋਜਣ ਵਾਲੇ, ਇਸੇ ਤਰ੍ਹਾਂ ਪਿਤਾ ਜਿਹੜੇ ਪਰਮੇਸ਼ਰ ਨੂੰ ਲੱਭਣ ਵਾਲੇ, ਕਾਠ ਤਾਮਸੀ ਜੀਉ ਨਿਹਾਰੇ, ਤਮੋ ਗੁਣੀ ਸਵਾਲੇ ਵਾਲੇ ਪੁਰਸ਼ ਆ, ਜਿਵੇਂ ਲੱਕੜ ਹੁੰਦੀ ਨਾ ਦਰਖਤ ਦੀ ਸਖਤ ਹੈ ਕਹਿੰਦੇ। ਬਚਨ ਕਠੋਰ ਕਹਿਣ ਹੈ ਜੋ, ਜਿਹੜਾ ਉਹਨਾਂ ਦੇ ਕਰੜੇ ਬਚਨਾਂ ਦਾ ਕਹਿਣਾ ਹੈ, ਲੱਖ ਕਠੋਰ ਪਨ ਤਾਂ ਮਹਿਸੂ, ਇਹੀ ਕਹਿੰਦੇ ਤਮੋ ਗੁਣੀ ਸੁਭਾਅ ਵਾਲਿਆਂ ਅੰਦਰ ਕਹਿੰਦੇ ਬਿਰਸ਼ਵਾ ਕਠੋਰ ਬਣਾ ਜਾਣ ਲੈ, ਤਹਿ ਤੇ ਈਸ਼ਰ ਹੱਥ ਨ ਆਵੇ, ਉਹਨਾਂ ਦੇ ਅੰਦਰ ਕਹਿੰਦੇ ਉੱਥੋਂ ਈਸ਼ਰ ਜਿਹੜਾ ਫਲ ਬੀਜ ਰੂਪ ਹੈ ਜਿਹੜੇ ਲੱਕੜ ਵਾਂਗੂ ਸਖਤ ਹੈ ਤਮੋ ਗੁਣੀ, ਉੱਥੋਂ ਨੀ ਉਹਦੇ ਦਰਸ਼ਨ ਹੁੰਦੇ ਹੈ। ਜਿਉਂ ਸਿਕਤਾ ਤੇ ਤੇਲ ਨ ਪਾਵੇ, ਰੇਤੇ ਨੂੰ ਕਹਿੰਦੇ ਲੱਭੀ ਜਾਈਏ ਉੱਥੋਂ ਤੇਲ ਨੀ ਮਿਲਦਾ ਹੈ। ਆਹ ਰਾਜਸੀ ਪੱਤਰ ਸਮਾਨਾ, ਜਿਹੜੇ ਰਜੋਗੁਣੀ ਸੁਭਾਅ ਵਾਲੇ ਹੈ ਮਾਇਆ ਧਾਰੀ ਲੋਕ ਹੈ, ਉਹ ਦਰਖਤ ਦੇ ਪੱਤਰਿਆਂ ਦੇ ਬਰਾਬਰ, ਛਾਇਆ ਦੇ ਸੁਖ ਵਿਖੇ ਮਹਾਨਾ, ਵਿਸ਼ਿਆਂ ਦੇ ਸੁਖ ਰੂਪ ਤਾਂ ਦਰਖਤ ਮੈਂ ਬਹੁਤ ਹੀ ਛਾਇਆ ਦਿੰਦੇ, ਸੁਖ ਬਹੁਤ ਦੇ ਦਿੰਦੇ ਹੈ। ਤਿੰਨ ਤੇ ਹਰੀ ਪਾਏ ਨਹਿ ਕੈਸੇ, ਉਹਨਾਂ ਤੋਂ ਜਿਹੜਾ ਪਰਮੇਸ਼ਰ ਹੈ ਉਹ ਹਰੀ ਨੀ ਪ੍ਰਾਪਤ ਹੁੰਦਾ ਬੀਜ ਰੂਪ, ਅੰਧੇ ਕੋ ਮਗ ਮੋਤੀ ਜੈਸੇ, ਕਹਿੰਦੇ ਅੰਨੇ ਪੁਰਖ ਦੇ ਰਸਤੇ ਵਿੱਚ ਮੋਤੀ ਪਿਆ ਹੋਵੇ ਉਹਨੂੰ ਅੰਨੇ ਨੂੰ ਨੀ ਦਿਸਦਾ ਹੁੰਦਾ। ਪੁਸ਼ਪ ਸਮਾਨ ਸ਼ਾਂਤ ਕੀ ਜੇਈ, ਜਿਹੜੇ ਕੋਈ ਸਤੋਗੁਣੀ ਸੁਭਾਅ ਵਾਲੇ ਪੁਰਸ਼ ਹੈ ਉਹ ਕਹਿੰਦੇ ਜਿਵੇਂ ਦਰਖਤ ਦੇ ਫੁੱਲ ਹੁੰਦੇ ਆ, ਮਧੁਰ ਬਚਨ ਗੰਧ ਧਾਰਹਿ ਤੇਈ, ਜਿਹੜੇ ਮਿੱਠੇ ਮਿੱਠੇ ਬਚਨ ਬੋਲਦੇ ਇਹੀ ਮਾਨੋ ਜਿਵੇਂ ਫੁੱਲ ਵਿੱਚ ਸੁਗੰਧੀ ਹੁੰਦੀ ਆ, ਸੁਗੰਧੀ ਧਾਰਨ ਕਰ ਰਹੇ ਮਿੱਠੇ ਬਚਨ ਬੋਲਣ ਰੂਪ। ਤਿੰਨ ਤੇ ਕੁਛ ਕੁ ਹੋਤ ਸੁਧ ਕਾਰ, ਫੁੱਲਾਂ ਵਿੱਚੋਂ ਕਹਿੰਦੇ ਕੁੱਝ ਨਾ ਕੁੱਝ ਖਬਰਸਾਰ ਹੁੰਦੀ ਸੁਗੰਧੀ ਆਉਣ ਕਰਕੇ, ਨਹਿ ਪਾਇਤ ਹੈ ਪ੍ਰਭੂ ਅਪਾਰਾ, ਉੱਥੋਂ ਵੀ ਕਹਿੰਦੇ ਜਿਹੜਾ ਅਪਾਰ ਪ੍ਰਭੂ ਆ ਬੀਜ ਰੂਪ ਨਹੀਂ ਪਾਇਆ ਜਾਂਦਾ, ਫੁੱਲਾਂ ਵਿੱਚ ਨਹੀਂ ਹੁੰਦਾ ਹੈ। ਗਿਆਨੀ ਹੈ ਫਲ ਕੇਰ ਸਮਾਨਾ, ਜਿਹੜੇ ਬ੍ਰਹਮ ਗਿਆਨੀ ਪੁਰਸ਼ ਹੈ ਉਹ ਕਹਿੰਦੇ ਜਿਵੇਂ ਦਰਖਤ ਦਾ ਫਲ ਹੁੰਦਾ ਉਹਦੇ ਬਰਾਬਰ ਹੈ। ਬੀਜ ਰੂਪ ਤਹਿ ਪ੍ਰਭੂ ਮਿਲਾਨਾ, ਉੱਥੇ ਬੀਜ ਰੂਪ ਪ੍ਰਭੂ ਹੈ ਉਹ ਮਿਲ ਜਾਂਦਾ, ਦਰਸ਼ਨ ਹੋ ਜਾਂਦੇ। ਅਪਰ ਸਮਾਨ ਸੁਪਾਵਤ ਨਾਹੀ, ਹੋਰ ਸਥਾਨਾਂ ਤੇ ਕਿਤੇ ਨਹੀਂ ਇਹ ਪਰਮੇਸ਼ਰ ਨੂੰ ਬੀਜ ਪਾਇਆ ਜਾਂਦਾ, ਬਸ ਹੈ ਸਦਾ ਸਤ ਸੰਗਤ ਮਾਹੀ, ਇਹ ਪਿਤਾ ਜਿਹੜਾ ਪਰਮੇਸ਼ਰ ਰੂਪ ਹੈ ਉਹ ਤਾਂ ਹਮੇਸ਼ਾ ਸਤਸੰਗਤ ਵਿੱਚ ਨਿਵਾਸ ਕਰ ਰਿਹਾ। ਹੇ ਪਿਤ ਇੱਕ ਪਰਮਾਤਮ ਸਾਰੇ, ਹੇ ਪਿਤਾ ਉਂਝ ਸਾਰੇ ਪਰਮਾਤਮਾ ਇੱਕੋ ਇੱਕ, ਰਾਗ ਦੁਵੈਖ ਕਿਉਂ ਕਰ ਹੋ ਵਿਚਾਰੇ, ਜਦੋਂ ਕਹਿੰਦੇ ਵੀ ਤੂੰ ਕਿਉਂ ਵੀ ਆ ਕਿਸੇ ਨਾਲ ਵਿਚਾਰ ਕੇ ਰਾਗ ਕਰਦਾ ਮੋਹ ਕਰਦਾ, ਕਿਸੇ ਨਾਲ ਦੁਵੈਸ਼ ਈਰਸ਼ਾ ਕਰਦਾ ਹੈ। ਅਪਰ ਕਲਪਨਾ ਤੇ ਮਨ ਰੋਕਹੋ, ਹੋਰ ਜਿਹੜੀਆਂ ਤਰ੍ਹਾਂ ਤਰ੍ਹਾਂ ਦੀਆਂ ਕਲਪਨਾ ਮਾੜੇ ਫੁਰਨੇ ਉਧਰੋਂ ਆਪਣੇ ਮਨ ਨੂੰ ਰੋਕ। ਸਰਬ ਸਥਾਨ ਏਕ ਅਵਲੋਕਹੋ, ਹੋਰਿਆਂ ਥਾਵਾਂ ਵਿੱਚ ਇੱਕ ਪਰਮੇਸ਼ਰ ਵਾਹਿਗੁਰੂ ਨੂੰ ਤੱਕ ਜਗਤ ਮੋਹਨੀ ਜੋ ਇਹ ਮਾਇਆ, ਜਿਹੜੀ ਸੰਸਾਰ ਨੂੰ ਮੋਹਣ ਵਾਲੀ ਮਾਇਆ ਹੈਗੀ ਹੈ, ਇਸ ਵਿਦ ਜਾਣਨਾ ਹੋ ਜਿਉਂ ਤਾਂ ਛਾਇਆ, ਇਸ ਤਰ੍ਹਾਂ ਜਾਣ ਲਓ ਜਿਵੇਂ ਸਰੀਰ ਦੀ ਛਾਇਆ ਹੁੰਦੀ ਹੈ। ਸ੍ਰੀ ਕਰਤਾਰ ਸੁਭਾਨ ਸਮਾਨਾ, ਜਿਹੜਾ ਵਾਹਿਗੁਰੂ ਪਰਮੇਸ਼ਰ ਸ੍ਰਿਸ਼ਟੀ ਦਾ ਕਰਤਾ ਉਹ ਸੂਰਜ ਦੇ ਸਮਾਨ ਹੈ। ਜਬ ਇਹ ਨਰ ਸਨਮੁਖ ਤੇ ਪਿਆਨਾ, ਜਿਹੜਾ ਮਨੁੱਖ ਹੈ ਕਹਿੰਦੇ ਸੂਰਜ ਦੇ ਸਾਹਮਣੇ ਨੂੰ ਕਹਿੰਦੇ ਮੁੱਖ ਕਰਕੇ ਚੱਲਦਾ ਹੈ। ਛਾਇਆ ਸਮ ਤੇ ਪਿੱਛੇ ਲੱਗ, ਜਿਹੜੀ ਮਾਇਆ ਕਹਿੰਦੇ ਛਾਇਆ ਦੇ ਸਮਾਂ ਦੇ ਪਿੱਛੇ ਲੱਗੀ ਆਉਂਦੀ। ਪੁੰਨ ਨਾ ਆਦਰ ਹਰ ਅਨਰਾਗੀ, ਜਿਹੜਾ ਵਾਹਿਗੁਰੂ ਦਾ ਪ੍ਰੇਮੀ ਪਿਆਰਾ ਹੋਇਆ ਫਿਰ ਵੀ ਇਹ ਮਾਇਆ ਦਾ ਕਦੇ ਆਦਰ ਸਤਿਕਾਰ ਨਹੀਂ ਕਰਦਾ ਹੈ। ਹਰ ਤੇ ਪੀਠ ਜੋ ਫੇਰ ਪਿਆਨਾ, ਜਿਹੜਾ ਵਾਹਿਗੁਰੂ ਰੂਪੀ ਸੂਰਜ ਬੰਨੀ ਪਿੱਠ ਕਰਕੇ ਚੱਲਦਾ ਹੈ ਨਾ। ਮਾਇਆ ਗਹਿਣ ਚਾਹੇ ਨਰ ਆਨਾ, ਜਿਹੜਾ ਆਣਾ ਪੁਰਸ਼ ਮਾਇਆ ਰੂਪੀ ਛਾਇਆ ਨੂੰ ਫੜਨਾ ਚਾਹੁੰਦਾ ਹੈ। ਤਬ ਛਾਇਆ ਸਮ ਆ ਗਏ ਤਾਹੀ, ਜਿਵੇਂ ਕਹਿੰਦੇ ਮੁੱਖ ਦੀ ਛਾਇਆ ਜੇ ਸੂਰਜ ਬੰਨੀ ਪਿੱਠ ਕਰਕੇ ਚੱਲੇ ਤੇ ਛਾਇਆ ਅੱਗੇ ਅੱਗੇ ਦੌੜਦੀ ਹੈ, ਕਹਿੰਦੇ ਮਾਇਆ ਵੀ ਅੱਗੇ ਅੱਗੇ ਦੌੜਦੀ ਜਾਂਦੀ ਹੈ। ਕਰੇ ਯਤਨ ਬਹੁ ਕਰਮ ਨਹਿ ਆਈ, ਜਿੰਨੇ ਮਰਜ਼ੀ ਯਤਨ ਕਰੇ ਮਾਇਆ ਰੂਪੀ ਛਾਇਆ ਦੇ ਮਨ ਰੂਪੀ ਹੱਥ ਵਿੱਚ ਨਹੀਂ ਪ੍ਰਾਪਤ ਹੁੰਦੀ। ਜਾਂ ਤੇ ਸਭ ਕੋ ਜੋ ਹੈ ਮੂਲਾ, ਇਸ ਕਰਕੇ ਪਿਤਾ ਜੋ ਸਾਰਿਆਂ ਦਾ ਮੂਲ ਕਾਰਨ ਮੁੱਢ ਹੈ, ਸਿਮਰੋ ਪ੍ਰਭੂ ਹੋਏ ਅਨੁਕੂਲਾ, ਪਰਮੇਸ਼ਰ ਦਾ ਅਨੁਸਾਰੀ ਆਗਿਆਕਾਰੀ ਹੋ ਕੇ ਉਹਨੂੰ ਸਿਮਰਨ ਕਰ, ਉਹਨੂੰ ਯਾਦ ਕਰ। ਬਚਨਨ ਕੀ ਰਚਨਾ ਸੁਣ ਕਾਲੂ, ਬਚਨਾਂ ਦਾ ਜਿਹੜੀ ਕੋਈ ਰਚਨਾ ਹੈ, ਜਾਣੀ ਬਚਨਾਂ ਜਿਹੜੇ ਜੁਗਤੀ ਦਲੀਲ ਨਾਲ ਬਚਨ ਕਹੇ ਉਹਨਾਂ ਨੂੰ ਸੁਣ ਕੇ ਪਿਤਾ ਕਾਲੂ ਜੀ, ਤਜੇ ਬਾਰ ਇੱਕ ਜਗਤ ਜੰਜਾਲੂ, ਸੰਸਾਰ ਦੇ ਕਹਿੰਦੇ ਜੰਜਾਲ ਫਾਹੇ ਇੱਕੋ ਵਾਰੀ ਛੱਡਦੇ ਇਸ ਨੇ, ਨਿਰਮਲ ਮਨ ਹੈ ਸਿਮਰਨ ਲਾਗਾ, ਮਨ ਨਿਰਮਲ ਹੋ ਗਿਆ ਤੇ ਸਿਮਰਨ ਵਿੱਚ ਲੱਗ ਗਿਆ, ਉਪਜਿਓ ਗਿਆਨ ਮੋਹ ਤਮ ਭਾਗਾ, ਮੋਹ ਰੂਪੀ ਹਨੇਰਾ ਦੌੜ ਗਿਆ ਬ੍ਰਹਮ ਗਿਆਨ ਪੈਦਾ ਹੋ ਗਿਆ, ਨਿਸ ਬਾਸੁਰ ਹਰ ਸੋ ਲਿਵ ਲਾਗੀ, ਫਿਰ ਤਾਂ ਪਿਤਾ ਦੀ ਦਿਨ ਰਾਤ ਵਾਹਿਗੁਰੂ ਦੇ ਨਾਮ ਵਿੱਚ ਹੀ ਸਿਮਰਨ ਵਿੱਚ ਬਿਰਤੀ ਲੱਗ ਗਈ। ਹਿਰਦੈ ਦਵੈਤ ਜੇਤੀ ਸਭ ਭਾਗੀ, ਰਵੈਤ ਹਿਰਦੇ ਵਿੱਚ ਦਵੈਤ ਭਾਵ ਹੀ ਸਭ ਦੌੜ ਗਈ ਕਿਧਰੇ ਹੀ, ਇੱਕ ਲਖਿਓ ਪਰਮਾਤਮ ਸਾਰੇ, ਫਿਰ ਤਾਂ ਸਾਰੇ ਪਰਮਾਤਮਾ ਨੂੰ ਇੱਕ ਨੂੰ ਸਾਰੇ ਇੱਕੋ ਇੱਕ ਪਰਮਾਤਮਾ ਨੂੰ ਜਾਣ ਲਿਆ ਇਸ ਨੇ। ਅਨਕ ਕਲਪਨਾ ਕੀਨ ਨਿਵਾਰੇ, ਹੋਰ ਜਿਹੜੀਆਂ ਅਨੇਕਾਂ ਤਰ੍ਹਾਂ ਦੀਆਂ ਕਲਪਨਾ ਫੁਰਨੇ ਸੀ ਸਭ ਇਹਨੇ ਉਠਾ ਤੇ ਚੁੱਕ ਦਿੱਤੇ ਹਨ। ਜਿਉਂ ਸਰਾਫ ਭੂਖਨ ਮਤ ਤਿਆਗੇ, ਜਿਹੜਾ ਸਰਾਫ ਸਰਾਫੀ ਹੁੰਦਾ ਪੁਰਸ਼, ਉਹ ਕਹਿੰਦੇ ਗਹਿਣਾ ਵਿੱਚ ਜਿਹੜੀ ਉਹ ਕਹਿੰਦੇ ਗਹਿਣਾ ਵਾਲੀ ਬੁੱਧੀ ਉਹਨੂੰ ਛੱਡ ਦਿੰਦਾ ਹੈ। ਮੋਲ ਲੇਤ ਕੰਚਨ ਹਿਤ ਪਾ ਗਏ, ਉਹ ਕਹਿੰਦੇ ਸੋਨੇ ਦੇ ਹਿਤ ਵਿੱਚ ਰੰਗਿਆ ਹੋਇਆ ਲੱਗਿਆ ਤੇ ਸੋਨੇ ਮੁੱਲ ਲੈਂਦਾ, ਗਹਿਣਾ ਨੀ ਦੇਖਦਾ ਹੁੰਦਾ। ਕਿਤਕ ਕਾਲ ਇਸ ਰੀਤ ਬਿਤਾਵਾ, ਇਸ ਤਰ੍ਹਾਂ ਗੁਰੂ ਮਹਾਰਾਜ ਨੇ ਪਿਓ ਨੂੰ ਗਿਆਨ ਦੇ ਕੇ ਕੁਝ ਸਮਾਂ ਘਰ ਵਿੱਚ ਰਹਿੰਦਿਆਂ ਬਤੀਤ ਕੀਤਾ। ਸਮਾਂ ਸਰਾਧ ਕਰਨ ਕੋ ਆਵਾ, ਫਿਰ ਇਸੇ ਤਰ੍ਹਾਂ ਅੱਸੂ ਦਾ ਮਹੀਨਾ ਜਾ ਚੜ ਗਿਆ ਤੇ ਅੱਸੂ ਦੇ ਮਹੀਨੇ ਸ਼ਰਾਧ ਜੇ ਸ਼ੁਰੂ ਹੋ ਜਾਂਦੇ ਹੈ ਤੇ ਇਸ ਤਰ੍ਹਾਂ ਉਹ ਪੁੰਨਿਆਂ ਤੋਂ ਲੈ ਕੇ ਮੱਸਿਆ ਤੱਕ ਰਹਿੰਦੇ ਹੈ। ਜਿਵੇਂ ਪਿਤਾ ਜੀ ਨੇ ਉਹ ਇੱਧਰ ਪ੍ਰਵਿਰਤ ਹੋ ਗਿਆ ਸੀ, ਫਿਰ ਗੁਰੂ ਨਾਨਕ ਸਾਹਿਬ ਜੀ ਨੇ ਸ਼ਰਾਧ ਕਰਨ ਵੱਲੋਂ ਇਹਨੂੰ ਰੋਕ ਦਿੱਤਾ ਵੀ ਇਹ ਨਹੀਂ ਤੂੰ ਕਰਨਾ, ਤੇਰੇ ਬਜ਼ੁਰਗਾਂ ਨੂੰ ਵਾਸਤੇ ਕੋਈ ਲੋੜ ਨਹੀਂ ਰਹੀ ਹੈ, ਉਹ ਤਾਂ ਉੱਥੇ ਪਹੁੰਚ ਗਏ ਜਿੱਥੇ ਤੇਰਾ ਅਖੀਰ ਕਢਾ ਨਹੀਂ ਉਹ ਚਾਹੁੰਦੇ ਹਨ। ਜਿਵੇਂ ਆਪ ਜੀ ਨੇ ਵਚਨ ਕੀਤੇ ਸਨ ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਉਸ ਦਿਨ ਜਿੰਨਾ ਕਿਸਾਨੀਅਤ ਕੀਤਾ ਉਹ ਤਕਰੀਬਨ ਪੂਰਾ ਹੀ ਹੋ ਗਿਆ। ਲੋ ਇੱਥੇ ਆਪਾਂ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਏ ਜੀ, ਜਿਉਂ ਸਰਾਫ ਭੂਖਨ ਮਤ ਤਿਆਗੇ, ਮੋਲ ਲੇਤ ਕੰਚਨ ਹਿਤ ਪਾਗੇ, ਕਿਤਕ ਕਾਲ ਇਸ ਰੀਤ ਬਿਤਾਵਾ, ਸਮਾਂ ਸਰਾਧ ਕਰਨ ਕੋ ਆਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਪਾਰ ਬ੍ਰਹਮ ਪਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ,